ਵਾਹਿਗੁਰੂ ਸਾਹਿਬ ਜੀਓ ਦੋਹਰਾ ਇੱਕ ਲਾਲੂ ਬੁੱਧਵਾਨ ਨਰ ਦੂਸਰ ਦੁਰਗਾ ਨਾਮ ਜੀਵੰਦਾ ਮਿਲ ਤੀਸਰੋ ਚੱਲ ਆਏ ਗੁਰ ਸ਼ਾਮ ਇੱਕ ਲਾਲੂ ਬੁੱਧਵਾਨ ਨਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਜੋ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ, ਆਪਾਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰਕੇ ਲਾਹਾ ਲੈ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਜਿਹੜੇ ਸ਼ੇਖ ਹਨ, ਜੋ ਮੁਸਲਮਾਨਾਂ ਦੀ ਇੱਕ ਜਾਤੀ ਹੈ, ਜਿਵੇਂ ਇੱਧਰ ਵੀ ਚਾਰ ਵਰਨ ਨੇ, ਚਾਰ ਜਾਤਾਂ ਮਨੋ ਸਿਮਰਤੀ ਵਿੱਚ ਮੰਨੀਆਂ ਹਨ। ਇੱਕ ਬ੍ਰਾਹਮਣ ਹੈ, ਇੱਕ ਵੈਸ ਹੈ, ਖੱਤਰੀ ਹੈ, ਜਿਹਨੂੰ ਖੱਤਰੀ ਵੀ ਕਹਿ ਦਿੰਦੇ, ਇਸੇ ਤਰ੍ਹਾਂ ਸ਼ੂਦਰ ਹੈ। ਮੁਸਲਮਾਨਾਂ ਵਿੱਚ ਵੀ ਇਹ ਚਾਰ ਵਰਨ ਮੰਨਦੇ ਨੇ, ਚਾਰ ਮਜ਼ਹਬ ਜਿਹਨੂੰ ਕਹਿ ਦਿੰਦੇ ਨੇ, ਸਜਦ ਨੇ, ਸੇਖ ਨੇ, ਮੁਗਲ ਨੇ, ਪਠਾਨ ਨੇ। ਜਿਹੜੇ ਸੇਖ ਜਾਤੀ ਦੇ ਮੁਸਲਮਾਨ ਆ, ਆਪਣੇ ਆਪ ਨੂੰ ਸਭ ਤੋਂ ਉੱਤਮ ਜਾਤੀ ਦੇ, ਬਿਰਧ ਜਾਤੀ ਦੇ ਮੰਨਦੇ ਨੇ। ਇਸੇ ਤਰ੍ਹਾਂ ਦੂਸਰੇ ਨੰਬਰ 'ਤੇ ਫਿਰ ਪਠਾਨ ਆ ਜਾਂਦੇ ਨੇ, ਤੀਸਰੇ ਨੰਬਰ 'ਤੇ ਵੈਸਾਂ ਦੇ ਥਾਂ ਸੱਜਦ ਵਗੈਰਾ ਆ ਜਾਂਦੇ ਨੇ, ਅੱਗੇ ਹੇਠਲੇ ਨੰਬਰ 'ਤੇ ਮੁਗਲ ਆ ਜਾਂਦੇ ਨੇ। ਸਾਰਿਆਂ ਤੋਂ ਨੀਵੇਂ ਘਟੀਆ ਦਰਜੇ ਦੇ ਵੇ ਗੋਇੰਦਵਾਲ ਸਾਹਿਬ ਵਿਖੇ, ਜਿੱਥੇ ਹੋਰ ਲੋਕ ਵਸੇ ਉੱਥੇ ਇਹ ਵੀ ਆ ਕੇ ਵਸ ਗਏ ਨੇ। ਹਰੇ ਬੜੇ ਸ਼ਰਾਰਤੀ ਸਨ, ਕਿਉਂਕਿ ਅਕਬਰ ਪਾਤਸ਼ਾਹ ਦੀ ਫੌਜ ਦੇ ਵਿੱਚ ਇਹਨਾਂ ਦੇ ਮਾਂ ਪਿਓ ਭਰਤੀ ਸਨ, ਜਿਸ ਕਰਕੇ ਇਹਨਾਂ ਦੇ ਜਿਹੜੇ ਬੱਚੇ ਹੈ ਉਹ ਗੁਰੂ ਘਰ ਦੇ ਨਾਲ ਦਵੈਸ਼ੀ ਕਰ ਰਹੇ ਹੈ, ਗੁਰਸਿੱਖ ਪਾਣੀ ਭਰਦੇ ਹੈ, ਇਹ ਗਲੇਲੇ ਮਾਰ ਕੇ ਘੜੇ ਤੋੜ ਦਿੰਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਕੋਲ ਬੇਨਤੀ ਕੀਤੀ, ਪਰ ਕਹਿੰਦੇ ਵੀ ਕੱਪੜੇ ਦੀਆਂ ਮਸ਼ਕਾਂ ਜੀਆਂ ਬਣਾ ਲਓ, ਕੂੰਡੇ ਬਣਾ ਲਓ, ਉਹਦੇ ਵਿੱਚ ਜਲ ਹੈ, ਕੱਪੜੇ ਦੀਆਂ ਮਸ਼ਕਾਂ ਕੂੰਡੇ ਜੇ ਬਣਾ ਲਏ, ਫਿਰ ਤੀਰ ਪਾਰ ਮਲਕ ਪਾਣ ਲੱਗ ਪਏ। ਫਿਰ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਉਹ ਕਰਦੇ ਨੇ, ਗੁਰੂ ਮਹਾਰਾਜ ਕਹਿੰਦੇ ਲੋਹੇ ਦੀਆਂ ਗਾਗਰਾਂ ਲੈ ਲਓ, ਫਿਰ ਕੁੱਟਾਂ ਪੱਥਰ ਮਾਰ ਕੇ ਭੰਨਣ ਲੱਗ ਪਏ ਨੇ। ਕਿਹਾ ਜੀ ਹਰਦੇ ਨਹੀਂ ਹੈ। ਗੁਰੂ ਮਹਾਰਾਜ ਜੀ ਚੁੱਪ ਹੀ ਰਹੇ। ਫਿਰ ਇੱਥੇ ਸੰਨਿਆਸੀ ਆ ਗਏ ਸਾਧੂ, ਉਹਨਾਂ ਨੇ ਸ਼੍ਰੀ ਮਹੰਤ ਦੇ ਜਿਵੇਂ ਬੱਚੇ ਸ਼ਰਾਰਤ ਕਰਦੇ ਸਨ, ਜਦੋਂ ਇਹਨਾਂ ਦੇ ਚੇਲੇ ਚਾੜਲੇ ਪਾਣੀ ਲਿਆਉਣ ਲੱਗੇ, ਉਹਨਾਂ ਦੇ ਗਲੇਲੇ ਜੇ ਪੱਥਰ ਜੇ ਮਾਰਨ ਲੱਗੇ, ਵਚਨ ਚੇਤ ਗਲੇਲਾ ਉਹ ਜਿਹੜਾ ਸ਼੍ਰੀ ਮਹੰਤ ਦੀ ਅੱਖ ਵਿੱਚ ਆ ਵਜਿਆ ਹੈ, ਉਹ ਪੁੱਟਣ ਕਰਕੇ ਫਿਰ ਪੈ ਗਏ ਸੰਨਿਆਸੀ, ਇਹਨਾਂ ਨੂੰ ਵੱਢ ਤੇ ਟੁੱਕ ਤੇ ਜ਼ਖਮੀ ਕਰ ਦਿੱਤੇ। ਕੋਈ ਸਜ਼ਾ ਮਿਲ ਗਈ, ਫਿਰ ਇਸੇ ਅਕਬਰ ਪਾਤਸ਼ਾਹ ਦਾ ਖਜ਼ਾਨੇ ਵਾਲੀ ਫੌਜ ਆ ਗਈ, ਉਹ ਹਨੇਰੀ ਆਉਣ ਕਰਕੇ ਜਿਹੜੀਆਂ ਖੱਚਰਾਂ ਜਿਹੀਆਂ ਸੀ ਇੱਧਰ ਉੱਧਰ ਡਰ ਕੇ ਹੋ ਗਈਆਂ, ਇਹਨਾਂ ਨੇ ਸਿੱਖਾਂ ਨੇ ਆਪਣੇ ਘਰੇ ਪਾ ਲਈਆਂ। ਜਦੋਂ ਹਨੇਰੀ ਹਟੀ ਤੇ ਖੱਚਰਾਂ ਨਾ ਮਿਲ ਗਿਆ, ਇੱਧਰ ਢੂੰਡ ਕੀਤੀ, ਕੋਈ ਪਤਾ ਨਾ ਚੱਲੇ, ਅੰਦਰ ਗੁਪਤ ਕਰੀ ਬੈਠੇ ਸਨ। ਰੱਬ ਦੀ ਨੇਤ ਨਾਲ ਅੰਦਰ ਕਰੀ ਖੱਚਰ ਜੀ ਆਪੇ ਹੀ ਬੋਲ ਪਈ, ਹੀਂਕ ਪਈ। ਹਰੇ ਸ਼ਾਹੀ ਫੌਜਾਂ ਨੂੰ ਪਤਾ ਚੱਲ ਗਿਆ, ਚੰਗੀ ਤਰ੍ਹਾਂ ਦੇ ਵੱਡੇ ਟੱਕੇ ਸਾਰੇ ਫਾਸੀ ਚੜ੍ਹਾ ਚੜ੍ਹਾ ਕੇ ਖਤਮ ਕਰ ਦਿੱਤੇ। ਗੁਰਸਿੱਖ ਕਹਿਣ ਲੱਗੇ, ਮਹਾਰਾਜ ਇਉਂ ਸਿੱਖਾਂ ਨਾ ਹੋਈ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਜਿਹੜਾ ਪਰਮੇਸ਼ੁਰ 'ਤੇ ਛੱਡ ਦਿੰਦਾ ਹੈ, ਫਿਰ ਉਹਦੇ ਨਾਲ ਇਉਂ ਹੀ ਆਪੇ ਪਰਮੇਸ਼ੁਰ ਨਜਿੱਠ ਲੈਂਦਾ ਹੈ। ਕਿ ਜਿਹੜੇ ਕੋਈ ਪ੍ਰੇਮ ਨਾਲ ਭਗਤੀ ਕਰਨ ਵਾਲੇ ਗੁਰਮੁਖ ਜਗਿਆਸ, ਉਹਨਾਂ ਦਾ ਇਹ ਐਸਾ ਰਸਤਾ ਹੈ, ਐਸਾ ਨਿਯਮ ਅਸੂਲ ਹੈ, ਜੇ ਉਹ ਕੁਝ ਨਹੀਂ ਆਪਣੇ ਵੱਲੋਂ ਕਰਦੇ, ਪਰਮੇਸ਼ੁਰ ਪ੍ਰਣ ਰਹਿੰਦੇ ਹੈ। ਉਂਝ ਗੁਰਬਾਣੀ ਵਿੱਚ ਜਿਹੜੇ ਦੋ ਸ਼ਬਦ ਇਹਨਾਂ ਸਿੱਖਾਂ ਦੇ ਪ੍ਰਥਾਏ ਮਹਾਰਾਜ ਨੇ ਕਹੇ ਹੈ, ਉਹ ਸਿੱਖਾਂ ਅੰਦਰ ਜੋਰ ਛੱਡ ਤੂੰ ਭਉ ਕਰ ਚੱਲ ਗਵਾਏ। ਇਸ ਤਰ੍ਹਾਂ ਸਿੱਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ, ਇਹ ਹਿੜ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗੇ ਟੈ ਪਾਓ ਸਭ ਕੀ ਜਾਣੈ ਜਾਣ, ਅਸਮ ਨਨ ਸਜਲ ਲਈ ਤੂੰ ਹੋਏ ਰਹੋ ਮਿਹਮਾਨ। ਮੈਂ ਉਪਦੇਸ਼ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਕੋਈ ਅਸਰ ਹੀ ਨਹੀਂ ਹੋਇਆ ਇਹਦੇ 'ਤੇ, ਫਿਰ ਵੀ ਉਹ ਕਰਦੇ ਕਰਾਉਂਦੇ ਰਹੇ, ਜਿਸ ਕਰਕੇ ਫਿਰ ਵਾਹਿਗੁਰੂ ਵੱਲੋਂ ਇਹ ਭਾਣਾ ਵਰਤਿਆ, ਸਾਰੇ ਖਤਮ ਖਤਮ ਅਜਿਹੇ ਹੋ ਗਏ, ਮਰ ਮੁੱਕ ਗਏ। ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਧੂ ਅਤੇ ਸੇਵਕ ਦੀ ਸਾਖੀ ਸੁਣਾਈ। ਸੇਵਕ ਕਹਿਣ ਲੱਗਿਆ, ਮਹਾਰਾਜ ਜੇ ਕੋਈ ਕਿਸੇ ਦਾ ਬੁਰਾ ਕਰੇ ਤਾਂ ਫਿਰ ਉਹ ਕੀ ਕਰੇ? ਸਾਧੂ ਕਹਿਣ ਲੱਗੇ ਵੀ ਉਹਦੇ ਬੁਰਾ ਕਰਕੇ ਇਹ ਨਾ ਬੁਰਾ ਕਰੇ। ਕਹਿੰਦੇ ਮਹਾਰਾਜ ਜੇ ਫਿਰ ਵੀ ਉਹ ਬੈਰ ਭਾਵ ਕਰੇ, ਕਹਿੰਦੇ ਜੇ ਕਰਦਾ ਹੈ ਤਾਂ ਕਰੀ ਜਾਏ, ਆਪ ਨਾ ਕਰੇ ਬੈਰ ਭਾਵ। ਮਹਾਰਾਜ ਇਹ ਮਾਰਨ ਲਈ ਸ਼ਾਸਤਰ ਚੁੱਕੇ ਆਏ, ਫਿਰ ਤਾਂ ਕੁਝ ਕਰਨਾ ਹੀ ਕਹੂਗਾ। ਗੁਰੂ ਮਹਾਰਾਜ ਕਹਿੰਦੇ ਵੀ ਉਹ ਸਾਧੂ ਨੇ ਕਿਹਾ ਉਹ ਫਿਰ ਮਾਰਨ ਯੋਗਾ ਉਹ ਰਹੂਗਾ ਨਹੀਂ, ਹੱਥ ਹੀ ਨਹੀਂ ਉਹਦਾ ਕੰਮ ਕਰੇਗਾ, ਪਹਿਲਾਂ ਹੀ ਪਰਮੇਸ਼ਰ ਜੀ ਨੂੰ ਸੰਭਾਲ ਲਏਗਾ। ਇਸ ਕਰਕੇ ਵੀ ਇਹ ਗੁਰਮੁਖੀ ਜਿਹੜਾ ਰੀਤੀ ਮਰਿਆਦਾ ਹੈ, ਇਹ ਗੁਰਮੁਖਾਂ ਵਾਲਾ ਪੰਥ ਹੈ। ਇਹਦੇ ਵਿੱਚ ਜਿਹੜਾ ਭਗਤੀ ਕਰਨ ਵਾਲਾ ਚੇਲੇ ਤਾਣ ਹੁੰਦਾ ਤਾਣ ਹੁੰਦੇ ਹੋਏ ਨੇ, ਤਾਣਾ ਮਾਣ ਹੁੰਦੇ ਹੋਏ ਨੇ, ਮਾਣਾ ਅਣਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ। ਇਸ ਤਰ੍ਹਾਂ ਇਹ ਉਪਦੇਸ਼ ਦਿੱਤਾ ਹੈ। ਕੱਲ੍ਹ ਆਪਾਂ ਬੜੇ ਵਿਸਥਾਰ ਨਾਲ ਸਰਵਨ ਕਰ ਲਿਆ ਸੀ। ਇਸ ਤਰ੍ਹਾਂ ਜਿਹੜੇ 72 ਭਗਤ ਡੱਲਾ ਨਗਦੇ ਹੋਏ, ਉਹਨਾਂ ਸੰਬੰਧੀ ਥੋੜ੍ਹੀ ਜਿਹੀ ਕਵੀ ਨੇ ਵਾਕਈ ਦਿੱਤੀ ਵੀ ਥੋੜ੍ਹਾ ਥੋੜ੍ਹਾ ਇਹਨਾਂ ਸਾਰਿਆਂ ਦਾ ਪ੍ਰਸੰਗ ਕਹਾਂਗੇ। ਅੱਜ ਇੱਥੇ ਇਤਿਹਾਸ ਵਿੱਚ ਜਿਹੜੇ ਡੱਲਾ ਦੇ ਵਿੱਚ 72 ਗੁਰਸਿੱਖ ਬ੍ਰਹਮ ਗਿਆਨੀ ਤੱਤ ਵਿੱਤੇ ਹੋਏ ਹੈ, ਉਹ ਇਹ ਪ੍ਰਸੰਗ ਸ਼ੁਰੂ ਕਰ ਰਹੇ। ਆਪਾਂ ਰਲ ਮਿਲ ਕੇ ਸੁਣੀਏ ਜੀ। ਇੱਕ ਲਾਲੂ ਬੁੱਧਵਾਨ ਨਰ। ਇੱਕ ਭਾਈ ਲਾਲੂ ਜੀ ਸਨ, ਚੰਗਾ ਬੁੱਧੀਵਾਨ ਪੁਰੀ ਸੀ, ਸਿਆਣਾ ਸੀ। ਇਸਨੇ ਪਰਮਹੰਸਾਂ ਦੇ ਲੱਛਣ ਮਹਾਰਾਜ ਤੋਂ ਪੁੱਛੇ ਸਨ। ਇਸੇ ਤਰ੍ਹਾਂ ਇਹ ਦਾਨ ਪੁੰਨ ਲਈ ਗੁਰੂ ਮਹਾਰਾਜ ਨੇ ਪ੍ਰੇਰਿਆ ਸੀ, ਜਿਹਨੂੰ ਗੁਪਤ ਰੂਹਾਂ ਵੀ ਫਿਰ ਮਹਾਰਾਜ ਨੇ ਕਿਰਪਾ ਕਰਕੇ ਸਾਰੀਆਂ ਉਹ ਆਗਿਆ ਵਿੱਚ ਕਰ ਦਿੱਤੀਆਂ ਸਨ। ਲਾਲੂ ਇੱਕ ਬੁੱਧੀਵਾਨ ਪੁਰਸ਼ ਹੈ। ਦੂਸਰ ਦੁਰਗਾ ਨਾਮ। ਦੂਸਰਾ ਕਹਿੰਦੇ ਜਿਹੜਾ ਇਹ ਪੁਰਸ਼ ਹੈ, ਦੁਰਗਾ ਨਾਮ ਦਾ ਆਇਆ ਹੈ। ਜੀਵੰਦਾ ਮਿਲ ਤੀਸਰੋ। ਤੀਸਰਾ ਇਹਨਾਂ ਦੇ ਨਾਲ ਮਿਲ ਗਿਆ ਭਾਈ ਜੀਵੰਦਾ ਜੀ। ਚੱਲ ਆਏ ਗੁਰ ਸ਼ਾਮ। ਤਿੰਨੇ ਜਾਣੇ ਗੁਰੂ ਰਾਮ ਅਮਰਦਾਸ ਸਾਹਿਬ ਦੀ ਸ਼ਰਨ ਵਿੱਚ ਆਏ ਹਨ। ਚੌਪਈ ਕਰ ਬੰਧਨ ਕੋ ਲਾਗੇ ਸੇਵਾ। ਹਾਂ, ਗੁਰੂ ਅਮਰਦਾਸ ਸਾਹਿਬ ਨੂੰ ਸ਼ਰਧਾ ਭਾਵਨਾ ਨਾਲ ਨਮਸਕਾਰ ਕਰਕੇ ਫਿਰ ਸੇਵਾ ਵਿੱਚ ਜੁੜ ਗਏ ਹਾਂ। ਇੱਕ ਦਿਨ ਬੈਠ ਨਿਕਟ ਗੁਰਦੇਵਾ। ਇੱਕ ਦਿਨ ਦੀ ਗੱਲ ਹੈ, ਗੁਰਦੇਵ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਹੱਥ ਜੋੜ ਅਰਦਾਸ ਬਖਾਨੀ, ਦੋਵੇਂ ਹੱਥ ਜੋੜ ਕੇ ਤਿੰਨਾਂ ਨੇ ਅਰਦਾਸ ਕਹੀ ਹੈ, ਬੇਨਤੀ ਕਹੀ ਹੈ। ਦੇਹ ਉਪਦੇਸ਼ ਆਪਣ ਜਨ ਜਾਣੀ, ਸਾਨੂੰ ਵੀ ਆਪਣੇ ਜਿਹੜੇ ਸੇਵਕ ਜਨ ਜਾਣ ਕੇ ਉਪਦੇਸ਼ ਦੇ ਦੇਵੋ। ਜਿਸ ਤੇ ਹੋਏ ਉਧਾਰ ਹਮਾਰਾ, ਉਪਦੇਸ਼ ਦੇ ਕਮਾਉਣ ਕਰਕੇ ਸਾਡਾ ਵੀ ਸੰਸਾਰ ਤੋਂ ਉਧਾਰ ਹੋ ਜਾਵੇ। ਸ੍ਰੀ ਗੁਰ ਅਮਰ ਸੋ ਬਾਕ ਉਚਾਰਾ, ਤਿੰਨਾਂ ਤੋਂ ਬੇਨਤੀ ਦੇ ਲਫ਼ਜ਼ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਮੁੱਖੋਂ ਬਚਨ ਕਿਹਾ ਇਹਨਾਂ ਦੇ ਤਾਂ। ਪਰ ਉਪਕਾਰ ਸਮਾਨ ਨਾ ਔਰ, ਕਹਿੰਦੇ ਭਾਈ ਲਾਲੂ ਭਾਈ ਦੁਰਗਾ ਜੀ, ਬੰਦਾ ਜਿਹੜਾ ਕੋਈ ਪਰਪਕਾਰ ਕਰਨਾ ਇਹਦੇ ਸਮਾਨ ਹੋਰ ਕੋਈ ਘਾਲਣਾ ਨਹੀਂ ਹੈ, ਕੋਈ ਕਮਾਈ ਨਹੀਂ ਹੈ। ਸਭ ਤੋਂ ਜਿਹੜੀ ਘਾਲਣਾ ਜਾਂ ਸਾਧਨ ਪਰਪਕਾਰ ਵਿੱਚ ਹੀ ਆ ਜਾਂਦੇ ਹੈ। ਕਰ ਹੈ ਸਦਾ ਤਿਸ ਗਤ ਸੁਖ ਠੌਰ, ਜਿਹੜਾ ਵੀ ਇਸ ਤਰ੍ਹਾਂ ਪਰਪਕਾਰ ਕਰਨ ਨੂੰ ਘਾਲਣਾ ਕਰਦਾ ਉਸਨੂੰ ਕਹਿੰਦੇ ਸੁਖਾਂ ਦੀ ਜਿਹੜੀ ਜਗ੍ਹਾ ਹੈ ਉਹ ਗਤਕੀ ਪ੍ਰਾਪਤ ਹੋ ਜਾਂਦੀ ਇੱਥੇ ਤੇ ਉੱਥੇ। ਸੋ ਉਪਕਾਰ ਸੋ ਤੀਨ ਪ੍ਰਕਾਰਾ, ਉਹ ਜਿਹੜਾ ਪਰਉਪਕਾਰ ਹੈ ਉਹ ਵੀ ਕਹਿੰਦੇ ਤਿੰਨ ਤਰ੍ਹਾਂ ਦਾ, ਤਿੰਨ ਤਰ੍ਹਾਂ ਕਰਕੇ ਕੀਤਾ ਜਾਂਦਾ ਹੈ। ਧਰੋ ਆਪ ਤੁਮ ਲੱਖ ਉਰ ਸਾਰਾ, ਜਿਹੜਾ ਵੀ ਤੁਸੀਂ ਕਹਿੰਦੇ ਸਾਰਾ ਕੀ ਸ੍ਰੇਸ਼ਟ ਜਾਣੋ ਹਿਰਦੇ ਵਿੱਚ ਉਹ ਤੁਸੀਂ ਪਰਉਪਕਾਰ ਕਹਿੰਦੇ ਧਾਰਨ ਕਰ ਲਓ, ਕਰਨ ਲੱਗ ਪਵੋ। ਜੇ ਆਪਣੇ ਦਿੜ ਧਨ ਆਹ, ਹੁਣ ਪਹਿਲਾ ਪਰਉਪਕਾਰ ਦਾ ਨਿਰਣਾ ਕਰ ਰਹੇ ਹਾਂ ਵੀ ਜਿੰਨਾ ਆਪਣੇ ਕੋਲ ਕੋਈ ਧਨ ਪਦਾਰਥ ਹੈਗਾ ਹੈ। ਦੇਹ ਰੰਕ ਜੋ ਦੁਖੀਆ ਲਹਿ, ਜਿਹੜਾ ਵੀ ਕੋਈ ਤੁਸੀਂ ਦੁਖੀ ਜੀਵ ਪੁਰਖ ਵੇਖਦੇ ਹੋ ਉਹਨੂੰ ਕਹਿੰਦੇ ਦੇ ਦੇਵੋ। ਭਿਖੋ ਗਰੀਬ ਅਨਾਥਨ ਜਹਾਂ, ਜਿੱਥੇ ਵੀ ਕੋਈ ਗਰੀਬ ਨੇ ਅਨਾਥ ਜਿਹੜੇ ਨੇ ਯਤੀਮ ਨੇ ਜਿਨ੍ਹਾਂ ਦੇ ਮਾਂ ਪਿਓ ਚੜ੍ਹਾਈ ਕਰੇ ਜਾਣ ਉਹਨਾਂ ਨੂੰ ਅਨਾਥ ਕਿਹਾ ਜਾਂਦਾ ਹੈ। ਜਿਹਦੇ ਕੋਲੋਂ ਜੀ ਨਾ ਮਾਇਆ ਹੋਵੇ ਉਹਨੂੰ ਗਰੀਬ ਕਿਹਾ ਜਾਂਦਾ। ਵੀ ਗਰੀਬ ਦੇਖੋ ਜਿਹੜੇ ਨਾਲ ਯਤੀਮ ਹੋ ਗਏ ਜਿਨ੍ਹਾਂ ਦਾ ਕੋਈ ਨਹੀਂ ਸਾਰ ਸੰਭਾਲ ਕਰਨ ਵਾਲਾ ਹੈ, ਉਹ ਵੀ ਇਹੋ ਜਿਹੇ ਦੇਖੋ ਯਤੀਮ ਤੇ ਗਰੀਬ। ਵਸਤਰ ਆਹਾਰ ਦੀਜੀਐ ਤਾਹਾਂ, ਕਹਿੰਦੇ ਧਨ ਦੇ ਨਾਲ ਕੋਈ ਵਸਤਰ ਵੀ ਹੋਰ ਚੰਗਾ ਭੋਜਨ ਬਣਾ ਕੇ ਉਹਨਾਂ ਨੂੰ ਦੇਣਾ ਕਰੋ, ਛਕਾਉਣਾ ਕਰੋ। ਦੇਖੋ ਦੁਖੀ ਦਇਆ ਕੋ ਧਾਰੋ, ਕਹਿੰਦੇ ਜਿਹੜਾ ਵੀ ਕੁਛ ਤੁਸੀਂ ਦੇਖਦੇ ਉਹਦੇ ਤੇ ਦਇਆ ਹੀ ਧਾਰੋ, ਰਹਿਮ ਧਾਰੋ। ਜਥਾ ਸ਼ਕਤ ਤੇਹ ਦੂ ਦੁੱਖ ਨਿਵਾਰ, ਇਸ ਤਰ੍ਹਾਂ ਵੀ ਤੁਹਾਡੇ ਵੀ ਸ਼ਕਤੀ ਹੈ ਤਾਕਤ ਹੈ ਲਾ ਕੇ ਉਹਦੇ ਦੁੱਖ ਨੂੰ ਦੂਰ ਕਰੋ। ਨਿਜ ਬਾਣੀ ਤੇ ਸੁਭ ਬਨ ਆਵੈ, ਦੂਜਾ ਪਰਉਪਕਾਰ ਦਾ ਨਿਰਣਾ ਕਰਦੇ ਆਪਣੀ ਬਾਣੀ ਕਰਕੇ ਜਵਾਨ ਕਰਕੇ ਵੀ ਜੇ ਚੰਗਾ ਕਿਸੇ ਦਾ ਕੰਮ ਬਣਾਉਂਦਾ ਹੋਵੇ ਭਲਾ ਹੋ ਜਾਂਦਾ ਹੋਵੇ। ਬਿਗਰਿਓ ਕਾਰਜ ਪਰ ਸੁਧਰਾਵੈ, ਆਪਣੀ ਗੱਲਬਾਤ ਦੇ ਨਾਲ ਹੀ ਜੇ ਕਿਸੇ ਦਾ ਕੰਮ ਵਿਗੜਿਆ ਹੋਇਆ ਤੇ ਉਹ ਕਹਿੰਦੇ ਵਿੱਚ ਵਿਚਾਲੇ ਪੈ ਕੇ ਗੱਲਬਾਤ ਕਰਕੇ ਸਵਾਰ ਦੇ ਵੀ ਇਹ ਜਵਾਨ ਰਾਹੀਂ ਪਰਉਪਕਾਰ ਹੁੰਦਾ ਹੈ। ਕਹਿ ਵਿਦਿਆ ਹੋਏ ਆਪਣੇ ਪਾਸ, ਜਿਵੇਂ ਕੋਈ ਲਗੜਾ ਝਗੜਾ ਝਗੜਾ ਹੁੰਦਾ ਹੈ ਵਿੱਚ ਵਿਚਾਲੇ ਪੈ ਕੇ ਗੱਲਬਾਤ ਕਰਕੇ ਉਹ ਠੀਕ ਕਰ ਦਿੰਦੇ ਨੇ ਵੀ ਕਿਉਂ ਲੜਨ ਮਰਦੇ ਹੈ, ਲੱਭਣਾ ਲਵਾਉਣਾ ਤਾਂ ਕੁਛ ਨਹੀਂ ਹੈ, ਲੜਾਂਗੇ ਤੇਰਾ ਵੀ ਨੁਕਸਾਨ ਹੋ ਜਾਓ, ਤੂੰ ਵੀ ਮਰ ਮੁੱਕ ਜਾਏਗਾ, ਇਹ ਵੀ ਮਰ ਮੁੱਕ ਜਾਏਗਾ। ਇਸ ਤਰ੍ਹਾਂ ਕੋਈ ਉਦਾਹਰਣ ਦੇ ਕੇ ਕੋਈ ਸਾਖੀ ਸੁਣਾ ਕੇ ਉਹਨਾਂ ਨੂੰ ਆਪੋ ਵਿੱਚ ਹੀ ਮੇਲ ਜੋਲ ਕਰਾ ਦੇਣਾ, ਇਹ ਜਵਾਨ ਦਾ ਪਰਉਪਕਾਰ ਹੈ। ਹੁਣ ਦੂਸਰਾ ਨਾਲ ਹੀ ਇਹਦੇ ਵਿੱਚ ਕਹਿੰਦੇ ਜੇ ਕੋਈ ਆਪਣੇ ਕੋਲ ਕੋਈ ਵਿਦਿਆ ਹੋਵੇ ਜਾਣੀ ਵਿਦਿਆ ਪੜ੍ਹਿਆ ਹੋਵੇ, ਅਪਰ ਪੜ੍ਹਾਵੇ ਹੈ ਧਰ ਹੈ ਹੁਲਾਸ, ਕਹਿੰਦੇ ਉਹ ਵਿਦਿਆ ਪੜ੍ਹੀ ਹੋਈ ਹੋਰ ਨੂੰ ਪੜ੍ਹਾ ਦੇਵੇ ਬੜਾ ਖੁਸ਼ ਹੋਵੇ। ਇਹ ਨਾ ਸੋਚੇ ਵੀ ਜੇ ਮੈਂ ਇਹਨੂੰ ਪੜ੍ਹਾਤਾ ਕਿਤੇ ਮੇਰੇ ਬਰਾਬਰ ਦਾ ਹੋ ਕੇ ਮੇਰੀ ਤੁਲਨਾ ਹੋਵੇ, ਮੈਨੂੰ ਨਾ ਇਹ ਕੋਈ ਰੁਕਾਵਟ ਬਣੇ। ਇਸ ਤਰ੍ਹਾਂ ਦਾ ਖਿਆਲ ਨਾ ਕਰੇ। ਇਹ ਜਵਾਨ ਦਾ ਪਰਉਪਕਾਰ, ਜਿੰਨੀ ਕੁ ਵਿੱਦਿਆ ਪੜ੍ਹੀ ਹੈ ਹੋਰ ਨੂੰ ਪੜ੍ਹਾਈ ਜਾਏ, ਆਪਣੇ ਤੁਲ ਬੁਲਾਉਣ ਦੀ ਕੋਸ਼ਿਸ਼ ਕਰੇ, ਉਹਨੂੰ ਸੁਭਾਅ ਤੋਂ ਅੱਗੇ ਮਹਾਨ ਬਣਾਵੇ, ਇਹ ਤੋਂ ਚੰਗੀ ਤਰ੍ਹਾਂ ਹੋਰ ਪੜ੍ਹ ਲਿਖ ਜਾ। ਇਹ ਸਿਆਣੇ ਜਿਹੜੇ ਕੋਈ ਵਿਦਵਾਨ ਪੁਰਸ਼ ਹੈ ਉਹਨਾਂ ਦੇ ਖਿਆਲ ਨੇ, ਦੂਸਰੇ ਜਿਹੜੇ ਕੋਈ ਇਹੋ ਜਿਹੇ ਹੈ ਉਹਨਾਂ ਦੇ ਫਿਰ ਇਸੇ ਹੀ ਹੈ। ਕਹਿੰਦੇ ਜੇ ਵੀ ਇਹਨੂੰ ਕੋਈ ਸੁਰ ਸਿਖਾਤੀ ਜਾਂ ਇਹਨੂੰ ਕੋਈ ਕਥਾ ਬਸ ਸਿਖਾਤੀ, ਕਿਤੇ ਮੇਰਾ ਇਹਨੇ ਥਾਂ ਰੋਕ ਲਏ, ਮੈਨੂੰ ਨਾ ਇਹਨੇ ਖੜ ਵੱਡ ਦੇਵੇ, ਯਾਨੀ ਇਹ ਨੀਵੇਂ ਖਿਆਲ ਨੇ। ਇਹ ਸੰਤ ਬਾਬਾ ਅਮੀਰ ਸਿੰਘ ਜੀ ਸੱਤੋ ਵਾਲੀ ਗਲੀ ਵਾਲੇ, ਉਹਨਾਂ ਕੋਲ ਕਾਫੀ ਵਿਦਿਆਰਥੀ ਪੜ੍ਹਦੇ ਸਨ। ਜੇ ਕੋਈ ਇਹੋ ਜਿਹਾ ਆਇਆ ਪੜ੍ਹਿਆ ਲਿਖਿਆ, ਉਹ ਕਹਿੰਦਾ ਜੀ ਇਹਨਾਂ ਨੂੰ ਨਾ ਤੁਸੀਂ ਪੜ੍ਹਾਈ ਚੱਲੋ, ਐਵੇਂ ਨਾ ਮੱਥਾ ਮਾਰੋ। ਕਹਿੰਦੇ ਵੀ ਜੇ ਪੜ੍ਹਾ ਤਾਂ ਫਿਰ ਕੀ ਹੋਜੂਗਾ, ਕਹਿੰਦੇ ਫਿਰ ਤੁਹਾਡੇ ਬਰਾਬਰ ਹੋ ਜਾਣਗੇ, ਤੁਹਾਡੇ ਥੁੱਲ ਹੋ ਜਾਣਗੇ, ਫਿਰ ਤੁਹਾਨੂੰ ਤੰਗ ਕਰਨਗੇ, ਤੁਹਾਡੇ ਸਰੀਕ ਪੜਨਗੇ। ਇਸ ਕਰਕੇ ਕਹਿੰਦੇ ਇਹਨਾਂ ਨੂੰ ਅਣਪੜ੍ਹੀ ਰੱਖੋ, ਇਹਨਾਂ ਨੂੰ ਨਾ ਬਣਾਓ ਆਪਣੇ ਬਰਾਬਰ। ਅਤੇ ਬਾਕੀ ਹੈ ਵੀ ਇਹ ਫਿਰ ਤੁਹਾਡੇ ਜੋਗੇ ਨਹੀਂ ਰਹਿਣੇ, ਫਿਰ ਤੁਹਾਡੇ ਕੋਲੋਂ ਭੱਜ ਜਾਣਗੇ, ਇਹ ਦੌੜ ਜਾਣਗੇ। ਜਦੋਂ ਵਿਦਵਾਨ ਲੱਗੇ ਪੜ੍ਹ ਲਿਖ ਗਏ, ਉਹ ਹੱਸ ਕੇ ਕਹਿਣ ਲੱਗੇ ਵੀ ਅਸੀਂ ਇਸੇ ਕਰਕੇ ਤਾਂ ਮੱਥਾ ਮਾਰਦੇ ਹਾਂ ਵੀ ਇਹ ਸਾਡੇ ਜੋਗੇ ਨਾ ਰਹਿ ਜਾਣ, ਵੀ ਆਪਣੇ ਜੋਗੇ ਬਣ ਜਾਣ, ਆਪਣੇ ਪੈਰਾਂ 'ਤੇ ਸਿਰ ਖੜਨ, ਅਤੇ ਸਾਡੇ ਵੱਲ ਮੂੰਹ ਵੱਲੀ ਨਾ ਚਾਕੀ ਜਾਣ। ਸੰਤਾਂ ਨੂੰ ਪ੍ਰਸ਼ਾਦੇ ਆਉਣਗੇ ਅਤੇ ਅਸੀਂ ਅਨਪੜ੍ਹ ਛਕਾਂਗੇ, ਨਾ ਇਹ ਆਪਣੇ ਜੋਗੇ ਹੋ ਜਾਣ, ਇਸ ਕਰਕੇ ਮੱਥਾ ਮਾਰਦੇ ਹਾਂ। ਇਸ ਕਰਕੇ ਜਾਣੀ ਉਹ ਨੀਵੇਂ ਖਿਆਲਾਂ ਵਾਲਾ ਮਹਾਤਮਾ ਉੱਚੇ ਖਿਆਲਾਂ ਦੇ, ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਸਾਰ ਸਿਧਾਂਤ ਹੈ ਉਹ ਹੀ ਇਹੀ ਹੈ। ਮਹਾਰਾਜ ਕਹਿੰਦੇ ਵੀ ਜਿਹੜੀ ਕੋਈ ਜੇ ਕੋਈ ਆਪਣੇ ਕੋਲ ਵਿੱਦਿਆ ਹੈਗੀ ਹੈ, ਕੋਈ ਪਰਉਪਕਾਰ ਹੈ ਵੀ ਹੋਰਨਾਂ ਨੂੰ ਪੜ੍ਹਾਵੇ, ਬੜੇ ਉਤਸ਼ਾਹ ਨਾਲ ਖੁਸ਼ ਹੋ ਕੇ ਪੜ੍ਹਾ ਦੇਵੇ, ਇਹ ਵੀ ਦੂਸਰਾ ਪਰਉਪਕਾਰ ਹੈ। ਜਵਾਨ ਰਾਹੀਂ ਕਰ ਸਕਦੇ ਹਾਂ ਅਸੀਂ, ਜੇ ਮਾਇਆ ਹੈ ਨਹੀਂ ਜਵਾਨ ਰਾਹੀਂ ਤਾਂ ਚਾਖਰ ਕਿਸੇ ਨੂੰ ਪੜ੍ਹਾਈ ਸਕਦੇ ਹਾਂ। ਪੁੰਨ ਮਨ ਤੇ ਸਭ ਕੋ ਭਲ ਚਾਹੈ। ਤੀਸਰਾ ਪਰਉਪਕਾਰ ਹੈ ਮਨ ਦਾ, ਉਹ ਕੀ ਹੈ, ਮਨ ਕਰਕੇ ਸਾਰਿਆਂ ਦਾ ਭਲਾ ਚਾਹੇ, ਭਲਾ ਮੰਗੇ। ਬੁਰਾ ਕਰਨ ਹਿਤ ਕਬ ਨਾ ਉਮਾ ਹੈ। ਮਨ ਕਰਕੇ ਵੀ ਇਹਦਾ ਬੁਰਾ ਹੋ ਜਾਏ, ਮਰ ਮੁੱਕ ਜਾਏ, ਇਸ ਤਰ੍ਹਾਂ ਦਾ ਕਦੇ ਉਰਸ਼ਾ ਨਾ ਕਰੇ, ਇਹੋ ਜਿਹਾ ਖਿਆਲ ਨਾ ਲਾਵੇ ਮਨ ਵਿੱਚ ਵੀ ਇਹਦਾ ਮਾੜਾ ਹੋ ਜਾਏ, ਮਰ ਮੁੱਕ ਜਾਵੇ, ਉਹਦਾ ਚੰਗਾ ਭਲਾ ਕਰਨਾ ਚਾਹੇ। ਮਨ ਕਰਕੇ ਪਰਉਪਕਾਰ ਹੈ। ਪਾਸ ਪਦਾਰਥ ਅਰ ਬਚ ਕਹੈ। ਹਾਂ, ਕਹਿੰਦੇ ਹੁਣ ਫਿਰ ਇਹ ਤਿੰਨਾਂ ਨੂੰ ਅੱਗੇ ਕਹਿੰਦੇ ਵੀ ਜੇ ਕੋਲ ਪਦਾਰਥ ਹੈ ਤੇ ਉਹ ਖੁੱਲਾ ਡੁੱਲਾ ਦੇਈ ਜਾਵੇ ਗਰੀਬਾਂ ਨੂੰ ਦਾਨ ਰੂਪ ਵਿੱਚ, ਇਹ ਪਹਿਲਾ ਪਰਉਪਕਾਰ। ਤੀਸਰਾ ਜਿਹੜਾ ਜਵਾਨ ਕਰਕੇ ਚੰਗਾ ਵਚਨ ਕਰਨਾ ਭਲੇ ਦਾ, ਇਹ ਜਵਾਨ ਦਾ ਪਰਉਪਕਾਰ ਹੈ। ਤ੍ਰਿਤੀਏ ਕਿਸ ਕੋ ਬੁਰਾ ਨਾ ਚਾਹੈ। ਤੀਜਾ ਪਰਉਪਕਾਰ ਹੈ ਵੀ ਮਨ ਕਰਕੇ ਕਿਸੇ ਦਾ ਬੁਰਾ ਕਰਨਾ ਨਾ ਚਾਹੇ, ਮਨ ਕਰਕੇ ਬੁਰਾ ਨਾ ਪੁਰਨਾ ਕਰੇ। ਇਮ ਤੀਨੋ ਤੇ ਪਰ ਉਪਕਾਰ। ਤੀਸਰਾ ਵੀ ਗੁਰਸਿੱਖੋ ਇਹ ਤਿੰਨਾ ਕਰਕੇ, ਮਨ ਕਰਕੇ, ਧਨ ਕਰਕੇ, ਜਵਾਨ ਦੀ ਵਿਦਿਆ ਕਰਕੇ ਪਰਉਪਕਾਰ ਹੋ ਜਾਂਦੇ ਹਨ। ਕਰਹੋ ਸਦਾ ਪਰ ਦੁੱਖ ਨਿਰਵਾਰ। ਹਾਂ, ਇਹ ਤਿੰਨੇ ਪਰਉਪਕਾਰ ਤੁਸੀਂ ਕਰਿਆ ਕਰੋ ਪਰਾਇਆਂ ਦੇ ਦੁੱਖ ਨਿਵਿਰਤ ਹੋ ਕਰਨ ਵਾਸਤੇ। ਸਰਬ ਦਾਨ ਤੇ ਅਹ ਵਿਸਾਲਾ। ਇਹ ਜਿਹੜਾ ਪਰਉਪਕਾਰ ਹੈ ਕਹਿੰਦੇ ਸਾਰਿਆਂ ਦਾਨਾਂ ਨਾਲੋਂ ਬੜਾ ਭਾਰੀ ਵੱਡਾ ਦਾਨ ਹੈ ਅੰਨ ਦਾ। ਅੰਨ ਦਾ ਅੰਨ ਦੇਣ ਕੀ ਜਹ ਸਭ ਕਾਲਾ। ਸਭ ਸਮਿਆਂ ਵਿੱਚ ਤੁਸੀਂ ਅੰਨ ਦਾ ਦਾਨ ਦੇਣਾ ਕਰਿਓ, ਅੰਨ ਦੇਣ ਦਾ ਪਰਉਪਕਾਰ ਕਰਿਆ ਕਰੋ। ਜਿਵੇਂ ਭਾਈ ਨੰਦ ਲਾਲ ਜੀ ਹਮੇਸ਼ਾ ਅੰਨ ਦਾ ਦਾਨ ਹੀ ਦਿੰਦੇ, ਲੰਗਰ ਲਾਈ ਰੱਖਦੇ ਸਨ ਅਨੰਦਪੁਰ ਸਾਹਿਬ ਦੇ ਵਿੱਚ, ਜਦੋਂ ਮਰਜ਼ੀ ਕੋਈ ਆ ਜਾਏ ਉਦੋਂ ਹੀ ਛਕਾ ਦਿੰਦੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅੰਨ ਦਾ ਜਿਹੜਾ ਪਰਉਪਕਾਰ ਦੀ ਪ੍ਰੀਖਿਆ ਵੀ ਕੀਤੀ ਸੀ ਸਾਧੂ ਭੇਖ ਵਿੱਚ, ਜਿਹਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪ੍ਰੀਖਿਆ ਵਿੱਚ ਨੰਦ ਲਾਲ ਹੀ ਪੂਰੇ ਉਤਰੇ ਸੀ। ਬਾਕੀ ਤਾਂ ਉਲਟ ਪੁਲਟੀ ਬੋਲਦੇ ਸੀ ਤੜਕੇ, ਤੈਨੂੰ ਕਿਧਰੋਂ ਇਹ ਹੋ ਗਿਆ ਹੈ, ਇਹ ਤਾਂ ਨਾਤੇ ਨਹੀਂ, ਇਹਦੀ ਆਹ ਨਹੀਂ ਹੋਇਆ, ਉਹ ਨਹੀਂ ਹੋਇਆ ਹੈ। ਇਸ ਤਰ੍ਹਾਂ ਜਾਣੀ ਵੀ ਦੇਖ ਤੇਗ ਜਗ ਮੈਂ ਦੋ ਚੱਲੇ, ਵੀ ਜਿਹੜਾ ਅੰਨ ਦਾ ਦੇਖ ਦੇਣ ਦਾ ਦਾਨ ਦਾ ਦਿਨ ਹੈ, ਬਹੁਤ ਵੱਡਾ ਪਰਪਕਾਰ ਹੈ, ਇਹ ਸਭ ਸਮਿਆਂ ਵਿੱਚ ਦਿਆ ਕਰੋ। ਹਜ਼ੂਰ ਸਾਹਿਬ ਵਿੱਚ ਬਾਤਾ ਦੇ ਗੁਰਦੁਆਰੇ ਬਾਬਾ ਮਿਤ ਸਿੰਘ ਜੀ ਨਿੰਗ ਸਿੰਘ ਰਹਿੰਦੇ ਸੀ, ਉਹਨਾਂ ਦਾ ਐਸੇ ਸੁਭਾਅ ਸੀ ਵੀ ਉਹ ਸਭ ਸਮਿਆਂ ਵਿੱਚ ਹੀ ਗੁਰੂ ਕਾ ਲੰਗਰ ਦਿੰਦੇ ਸੀ। ਹੁਣ ਜੋ ਐਸਾ ਵੀ ਉਹਨਾਂ ਦਾ ਸੀ ਵੀ ਜਦੋਂ ਕੋਈ ਸੰਗਤ ਆ ਜਾਂਦੀ ਉਦੋਂ ਹੀ ਪਕਾ ਕੇ ਗਰਮ ਗਰਮ ਛਕਾਉਂਦੇ ਹੁੰਦੇ ਸਨ। ਉਹਨਾਂ ਦੇ ਅੱਗੇ ਜਿਹੜੇ ਕੋਈ ਬਾਬਾ ਧਰਮ ਸਿੰਘ ਜੀ ਹੋਏ ਹੈ, ਉਹ ਉਹਨਾਂ ਦਾ ਵੀ ਇਸ ਤਰ੍ਹਾਂ ਦਾ ਹੀ ਖਿਆਲ ਸੀ ਵੀ ਜਦੋਂ ਸੰਗਤ ਆ ਜਾਂਦੀ ਉਦੋਂ ਹੀ ਉਹਨਾਂ ਨੇ ਲੰਗਰ ਆਟਾ ਗੁੰਨ ਲੈਣਾ ਅਤੇ ਪਕਾਉਣਾ ਸ਼ੁਰੂ ਕਰ ਦੇਣਾ ਹੈ ਅਤੇ ਗਰਮ ਗਰਮ ਹੀ ਛਕਾਈ ਜਾਣਾ ਹੈ। ਆਮ ਤਾਂ ਲੰਗਰਾਂ ਵਿੱਚ ਇਹੋ ਜਿਹੀ ਹੈ ਨਾ, ਸਭ ਇਸੇ ਹੀ ਚੱਲਦਾ ਵੀ ਇਹ ਉਹ ਦਾਲ ਦੂਲ ਜੇ ਧਰਨ ਵਾਲੇ ਵੀ ਐਸੇ ਹੀ ਹੈ, ਜੇ ਉਹਨਾਂ ਨੂੰ ਕਹੋ ਵੀ ਥੋੜ੍ਹਾ ਧੋ ਧੂ ਕੇ ਸਵਾਰ ਕਰਕੇ ਰੱਖ ਲਓ ਅਤੇ ਕੋ ਦੰਦ ਹਮੇਸ਼ਾ ਗੂੰਗੇ ਮਸਤਾਂ ਨੇ। ਇੱਕ ਬਜ਼ੁਰਗ ਜਿਹਾ ਹੁੰਦਾ ਸੀ, ਉਹਨੂੰ ਕਹਿਣਾ ਬਜ਼ੁਰਗਾ ਤੂੰ ਸਾਫ਼ ਕਰ ਲਾ ਢੋਰਾ ਹੈ, ਧੋ ਲਾ ਮਾੜਾ, ਕਹਿੰਦਾ ਮੇਰੇ ਮਾਮਿਆਂ ਨੇ ਖਾਣੀ। ਗੁਰੂ ਕੇ ਲੰਗਰ ਵੱਲ ਉਹਦਾ ਕੋਈ ਐਸਾ ਨਹੀਂ, ਫਿਰ ਉਹ ਇਹ ਜੋ ਦੁਖੀ ਹੋ ਕੇ ਬਹੁਤ ਮਰਦੇ ਜਿਹੜੇ ਇਸ ਤਰ੍ਹਾਂ ਧਿਆਨ ਨਹੀਂ ਰੱਖਦੇ ਹੈ, ਕਿਉਂਕਿ ਅੰਨ ਦਾ ਦਾਨ ਹੈ ਸਭ ਤੋਂ ਵੱਡਾ ਪਰਪਕਾਰ ਹੈ, ਇਹਦੇ ਵਿੱਚ ਪ੍ਰਾਣ ਹੈ ਅਤੇ ਅੰਨ ਤੁਸੀਂ ਚੰਗਾ ਭੋਜਨ ਕਿਸੇ ਨੂੰ ਛਕਾ ਦਿਓ ਉਹਦੀ ਰੂਹ ਖੁਸ਼ ਹੋਊ, ਜਿੰਨਾ ਉਹਦਾ ਪੁੰਨ ਦਾਨ ਕੀਤਾ ਨਾ ਸਾਰਾ ਜਬ ਤੱਕ ਤੁਸੀਂ ਖੋਲੋਗੇ ਦੂਰ ਪ੍ਰਸ਼ਾਦੇ ਛਕਾ ਕੇ, ਅਤੇ ਜੇ ਹੋਏ ਜਾ ਮੱਥੇ ਮਾਰੋਗੇ ਫਿਰ ਦੂਰੋਂ ਸੀਸ ਵੀ ਬਹੁਤ ਵੱਡੀ ਦੇਵੀ, ਤੂੰ ਇਹੋ ਜਿਹੇ ਰਹਿਣ ਯੋਗ ਹੀ ਨਹੀਂ ਹੈ, ਦਫੇ ਹੋ ਤੂੰ ਇਹੋ ਜਿਹੀ ਥਾਂ ਤੋਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਅੰਨ ਦਾ ਦਾਨ ਸਭ ਸਮਿਆਂ ਵਿੱਚ ਕਰਿਆ ਕਰੋ ਤਕੜੇ ਹੋ ਕੇ, ਜਿਸ ਤੇ ਪ੍ਰਾਨ ਧਰਤ ਹੈ ਪ੍ਰਾਨੀ, ਜਿਸ ਅੰਨ ਦੇ ਕਰਕੇ ਜਿਹੜਾ ਵਾ ਜੀਵ ਹੈ ਪ੍ਰਾਨ ਧਰਤ ਹੈ, ਇਹਦੇ ਪ੍ਰਾਨ ਬਚਦੇ, ਪ੍ਰਾਨ ਟਿਕਦੇ ਸਰੀਰ ਵਿੱਚ। ਅਪਰ ਹੋ ਹਿਕਮ ਤਾਹਿ ਸਮਾਨੀ, ਇਹ ਜਿਹੜਾ ਅੰਨ ਦਾ ਦੇਣ ਦਾ ਪਰਪਕਾਰ ਕਰਨਾ ਹੈ ਇਹਦੇ ਸਮਾਨ ਵੀ ਹੋਰ ਫਿਰ ਕਿਹੜਾ ਪਰਪਕਾਰ ਹੋ ਸਕਦਾ ਹੈ। ਸਭ ਤੋਂ ਵੱਡਾ ਪਰਪਕਾਰ ਹੈ ਕਿਸੇ ਨੂੰ ਅੰਨ ਦੇਣਾ। ਕਾਚੋ ਪਾਕੋ ਜਿਉਂ ਕਿਉਂ ਦੀਜੈ, ਭਾਵੇਂ ਕੱਚਾ ਹੋਵੇ ਅਧਜਾ, ਭਾਵੇਂ ਪੱਕਾ ਹੋਵੇ ਪੂਰਾ ਰਜਿਆ ਹੋਵੇ, ਜਿਵੇਂ ਕਿਵੇਂ ਵੀ ਹੈ ਉਵੇਂ ਦੇ ਦੀ। ਜਿਵੇਂ ਨੰਦ ਲਾਲ ਜੀ ਵੱਧ ਕੱਚੀ ਜੀ ਦਾਲ ਸੀ, ਆਟਾ ਵੀ ਗੁੰਨਿਆ ਹੋਇਆ ਸੀ, ਉਹੀ ਹਾਜ਼ਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਰ ਦਿੱਤਾ ਸੀ। ਛੁਦਤ ਦੇਖ ਕਰ ਨਾਹ ਨਾ ਕੀਜੈ, ਜਦੋਂ ਕੋਈ ਭੁੱਖਾ ਦੇਖ ਲੋ ਉਦੋਂ ਨਾ ਨੁੱਕਰ ਨਾ ਕਰੀਏ ਵੀ ਅਜੇ ਨਹੀਂ ਸਮਾਂ ਹੋਇਆ ਹੈ। ਜਿਸ ਸਮਾਂ ਹੋਵੇ ਸਵੇਰ ਦਾ ਹੋਵੇ ਜਾਂ ਸ਼ਾਮ ਦਾ ਹੋਵੇ, ਬਿਨਾਂ ਵਿਚਾਰੇ ਭੋਜਨ ਦਾਤ, ਬਿਨਾਂ ਵਿਚਾਰ ਕੀਤਾ ਵੀ ਉੱਚੀ ਨਾਸ਼ ਦਾਤ ਹੈ ਕਿ ਨੀਵੀਂ ਜਾਤ ਹੈ। ਕਹਿੰਦੇ ਭੋਜਨ ਦਾ ਜਿਹੜੀ ਦਾਤ ਹੈ, ਜਾਣੀ ਭੋਜਨ ਦਾ ਦਾਨ ਦੇਵੇ, ਭੋਜਨ ਛਕਾਵੇ, ਊਚ ਨੀਚ ਨਹਿ ਪਰਖ ਜਾਤੀ, ਆਏ ਜਾਤਾਂ ਨਾ ਪਰਖਦੇ ਰਹੀ, ਉੱਚੀ ਜਾਤ ਦਾ ਹੈ ਨੀਵੀਂ ਜਾਤ ਦਾ ਹੈ। ਦੇ ਕਰ ਅੰਨ ਕਰੋ ਤ੍ਰਿਪਤਾਤੀ, ਆਹ ਜਿਹੜਾ ਵੀ ਆ ਗਿਆ ਉਹਨੂੰ ਅੰਨ ਛਕਾ ਕਰਕੇ ਉਹਦੀ ਤ੍ਰਿਪਤੀ ਕਰੋ, ਉਹਨੂੰ ਰਜਾਓ ਪੁਜਾਓ। ਸ੍ਰੀ ਗੁਰ ਅਮਰਦਾਸ ਕੀ ਬਾਣੀ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਬਾਣੀ ਬਚਨ। ਸ਼ਰਧਾ ਧਰ ਉਰ ਤੀਨਹ ਮਾਨੇ, ਸ਼ਰਧਾ ਧਰ ਕੇ ਤਿੰਨਾਂ ਨੇ ਇਹਨਾਂ ਨੇ ਬਚਨਾਂ ਨੂੰ ਮੰਨ ਲਿਆ ਹੈ। ਤੀਨ ਬਿਦਨ ਕੀਨਸ ਉਪਕਾਰਾ, ਇਸ ਕਰਕੇ ਮਾਇਆ ਵੀ ਕੋਲ ਸੀ, ਵਿਦਿਆ ਵੀ ਪੜੇ ਹੋਏ ਸੀ ਤੇ ਮਨ ਕਰਕੇ ਵੀ ਫਿਰ ਇਹਨਾਂ ਨੇ ਇਸ ਤਰ੍ਹਾਂ ਚੰਗੇ ਦਾ ਅਗਰ ਦੂਸਰੇ ਦਾ ਭਲਾ ਕਰਨਾ ਹੈ ਤਿੰਨ ਤਰ੍ਹਾਂ ਦਾ ਪਰਪਕਾਰ ਕੀਤਾ ਦੇਤ ਸ਼ੁੱਧਤ ਕੋ ਅਧਿਕ ਆਹਾਰਾ ਜਿਹੜਾ ਕੋਈ ਭੁੱਖਾ ਦੇਖ ਲੈਂਦੇ ਉਹਨੂੰ ਬਹੁਤਾ ਰਜਮਾ ਭੋਜਨੀ ਦਿੰਦੇ ਹਾਂ ਗੁਰ ਕੇ ਸਿੱਖ ਭਏ ਇਸ ਰੀਤ ਇਸ ਰੀਤੀ ਨਾਲ ਇਸ ਮਰਯਾਦਾ ਨਾਲ ਗੁਰੂ ਕੇ ਸਿੱਖ ਕਹਿੰਦੇ ਸੰਪੂਰਨ ਹੋ ਗਏ ਪੂਰੇ ਸਿੱਖ ਬਣ ਗਏ ਆਵਹਿ ਦਰਸ਼ਨ ਕੋ ਧਰ ਪ੍ਰੀਤ ਵੀ ਸਮਾਂ ਲੱਗਦਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪ੍ਰੀਤੀ ਧਾਰ ਕੇ ਆਉਂਦੇ ਸੇਵਤ ਰਹੇ ਭਗਤ ਕੋ ਪਾਏ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕਰਦੇ ਰਹੇ ਭਗਤੀ ਇਹਨਾਂ ਨੇ ਪ੍ਰਾਪਤ ਕਰ ਲਈ ਭਗਤੀ ਕਰਨ ਵਿੱਚ ਮਨ ਲੱਗਣ ਲੱਗ ਪਿਆ ਅੰਤ ਗੁਰੂ ਢਿੱਗ ਪਹੁੰਚੇ ਜਾਏ ਜਦੋਂ ਅੰਤ ਦਾ ਸਮਾਂ ਆਇਆ ਸਰੀਰ ਛੱਡ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਕੋਲ ਜਾ ਪਹੁੰਚੇ ਜੱਗਾ ਸਤਿਗੁਰ ਕੇ ਢਿੱਗ ਆਇਓ ਇਹਨਾਂ ਵਾਂਗ ਹੀ ਭਾਈ ਜੱਗਾ ਜੀ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਚੱਲ ਕੇ ਆਇਆ ਹੈ ਕਰ ਦਰਸ਼ਨ ਕੋ ਸੀਸ ਨਿਵਾਇਓ ਇਸ ਨੇ ਵੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਾਰ ਕਰਕੇ ਸੀਸ ਨਿਭਾਇਆ ਹੈ ਸਿੱਖ ਗੁਰ ਕੇ ਗਨ ਦੇਖ ਹੁਲਾਸਾ ਗੁਰੂ ਮਹਾਰਾਜ ਦੇ ਸਿੱਖ ਸਿੱਖ ਬਹੁਤੇ ਦੇਖ ਕੇ ਪ੍ਰਸੰਨ ਹੋਇਆ ਖੁਸ਼ ਹੋਇਆ ਹੈ ਹੱਥ ਜੋੜ ਕਰ ਬਾਕ ਪ੍ਰਕਾਸ਼ਾ ਦੋਵੇਂ ਹੱਥ ਜੋੜ ਕਰਕੇ ਉਹ ਬਚਨ ਕਿਹਾ ਹੈ ਮੈਂ ਚਾਹਤ ਆਪਣੀ ਕਲਿਆਣ ਇਹ ਗੁਰੂ ਅਮਰਦਾਸ ਸਾਹਿਬ ਜੀ ਮੈਂ ਵੀ ਆਪਣੀ ਕਲਿਆਣ ਕਰਿਆ ਚਾਹੁੰਦਾ ਮੁਕਤ ਹੋਇਆ ਚਾਹੁੰਦਾ ਮਿਲਿਓ ਇੱਕ ਦਿਨ ਜੋਗੀ ਆਨ ਇੱਕ ਦਿਨ ਵਾਲਾ ਜਿਹੜਾ ਕੰਨ ਪਾਟਾ ਜੋਗੀ ਹੈ ਯੋਗ ਅਭਿਆਸ ਕਰਨ ਵਾਲਾ ਮੈਨੂੰ ਆ ਕੇ ਮਿਲ ਗਿਆ ਤਿਸ ਆਗੇ ਮੈਂ ਬਿਨਾਂ ਸੁਣਾਈ ਉਹ ਕੰਨ ਪਾਟੇ ਜੋਗੀ ਦੇ ਅੱਗੇ ਮੈਂ ਬੇਨਤੀ ਕਹੀ ਤਬ ਐਸੇ ਭਾਖਿਓ ਮੁਝਤਾਈ ਉਹ ਜਿਹੜਾ ਕੰਨ ਪਾਟਾ ਜੋਗੀ ਸੀ ਉਸਨੇ ਮੈਨੂੰ ਇਸ ਤਰ੍ਹਾਂ ਦੇ ਬਚਨ ਕਹੇ ਘਰ ਕੁਟੰਬ ਸੰਬੰਧੀ ਸਾਰੇ ਕਹਿਣ ਲੱਗਾ ਵੀ ਜੱਗੇ ਤੂੰ ਜੇ ਕਲਿਆਣ ਚਾਹੁੰਦਾ ਹੈ ਮੁਕਤੀ ਚਾਹੁੰਦਾ ਹੈ ਆਪਣਾ ਘਰ ਕਾਟ ਆਪਣਾ ਸਾਰਾ ਟੱਬਰ ਟੀਰ ਤੇ ਹੋਰ ਸਾਖ ਸੰਬੰਧੀ ਸਾਰੇ ਬੰਧਨ ਰੂਪ ਸੋ ਲੇ ਹੋ ਵਿਚਾਰੇ ਸਾਰੇ ਕਹਿੰਦੇ ਬੰਨਣ ਵਾਲੇ ਹੈ ਫਸਾਉਣ ਵਾਲੇ ਹੈ ਤੂੰ ਵਿਚਾਰ ਲੈ ਇਸ ਕਰਕੇ ਸਾਰਿਆਂ ਦਾ ਖੇੜਾ ਛੱਡ ਤਿਆਗ ਕਰੋ ਅਬ ਬਨਹੋ ਫਕੀਰ ਕਾਟ ਵੀ ਛੱਡਦੇ ਟੱਬਰ ਟੀਰ ਸੰਬੰਧੀ ਸਾਰੇ ਛੱਡਦੇ ਤੇ ਤੂੰ ਫਕੀਰ ਬਣ ਜਾ ਪੁਨ ਆਵਹ ਚੱਲ ਹਮਰੇ ਤੀਰ ਫਕੀਰ ਵਰ ਕੇ ਘਰ ਕਾਟ ਛੱਡ ਕੇ ਪੁੱਤਨ ਧੀਆਂ ਛੱਡ ਕੇ ਸਾਡੇ ਕੋਲ ਤੂੰ ਆ ਜਾਈ ਸ਼੍ਰੇਤ ਹੇਤ ਲਿਹੋ ਮਮ ਉਪਦੇਸ਼ ਕਲਿਆਣ ਵਾਸਤੇ ਮੇਰੇ ਪਾਸੋਂ ਤੂੰ ਸਭ ਉਪਦੇਸ਼ ਲੈ ਲਈ ਛੋਰਹ ਘਰ ਕੋ ਸਹਿਤ ਕਲੇਸ਼ ਘਰ ਹੈ ਬੜੇ ਕਲੇਸਾਂ ਰਗੜਿਆਂ ਝਗੜਿਆਂ ਦੇ ਸਹਿਤ ਇਹਦਾ ਵੀ ਤੂੰ ਛੱਡ ਦੇ ਖੇੜਾ ਰਾਵਰ ਨਿਕਟ ਚਾਹੋ ਮੈਂ ਪੁੱਛਾ ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਹ ਜਿਹੜਾ ਜੋਗੀ ਕੰਨ ਪਾਟਾ ਤਾਂ ਉਹ ਕਹਿੰਦਾ ਸੀ ਵੀ ਤੂੰ ਘਰ ਕਾਲ ਛੱਡ ਸਾਗ ਸੰਬੰਧੀ ਟੱਬਰ ਟੀਰ ਛੱਡ ਹੁਣ ਮੈਂ ਆਪ ਜੀ ਦੇ ਕੋਲੋਂ ਪੁੱਛਿਆ ਚਾਹੁੰਦਾ ਕਿਮ ਹੋਏ ਸਵੇਤ ਬਣੇ ਔਰ ਛੂਛਾ ਕਿਵੇਂ ਮਹਾਰਾਜ ਮੇਰੀ ਕਲਿਆਣ ਹੋ ਜਾਏ ਤੇ ਮੇਰਾ ਹਿਰਦਾ ਮਨ ਕਿਵੇਂ ਸ਼ੁੱਧ ਪਵਿੱਤਰ ਹੋ ਜਾਏ ਬਣ ਜਾਏ ਕਿਮ ਪ੍ਰਾਪਤ ਹੋਏ ਭਗਤ ਮਹਾਨੀ ਤਾਂ ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਉਹ ਕਹਿੰਦੇ ਕਿਵੇਂ ਨੂੰ ਪ੍ਰਾਪਤ ਹੋ ਜਾਏ ਭਗਤੀ ਤੋਖਤ ਦੀਨ ਕਿਰਪਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਭਗਤੀ ਦੇਖ ਕੇ ਪ੍ਰਸੰਨ ਹੋ ਜਾਂਦਾ ਹੈ ਇਸ ਕਰਕੇ ਉਹ ਜਿਹੜੀ ਪ੍ਰੇਮ ਭਗਤੀ ਕਿਵੇਂ ਮੈਨੂੰ ਪ੍ਰਾਪਤ ਹੋ ਜਾਏ ਮੈਂ ਪ੍ਰੇਮ ਨਾਲ ਭਗਤੀ ਕਿਵੇਂ ਕਰਨ ਲੱਗ ਜਾਵਾਂ ਜਿਸ ਤੇ ਪ੍ਰਾਪਤ ਪ੍ਰਭ ਨਿਰਵਾਣੀ ਇਸ ਕਹਿੰਦੇ ਜਿਹੜਾ ਨਿਰਵਾਣੀ ਸਰੂਪ ਹੈ ਦੁੱਖਾਂ ਤੋਂ ਰਹਿਤ ਵਾਹਿਗੁਰੂ ਮੈਨੂੰ ਪ੍ਰਾਪਤ ਹੋ ਜਾਏ ਸਰਦਾ ਜਾਣ ਗੁਰੂ ਬਚ ਭਾਖਾ ਇਹ ਜੱਗੇ ਦੀ ਸ਼ਰਧਾ ਜਾਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ ਘਰ ਤਿਆਗਣ ਕੀ ਨਹਿ ਕਰ ਕਾਂਖਾ। ਕਹਿੰਦੇ ਉਹ ਕੰਨ ਪਾਟੇ ਜੋਗੀ ਦੇ ਮਗਰ ਲੱਗ ਕੇ ਤੇ ਘਰ ਛੱਡਣ ਦੀ ਤੂੰ ਇੱਛਾ ਨਾ ਕਰ। ਜੇ ਘਰ ਤਜੇ ਮਿਲਹਿ ਭਗਵਾਨ, ਜੇ ਘਰ ਬਾਰ ਛੱਡਿਆ ਤਬਰ ਤੀਰ ਕਰਦਿਆਂ ਛੱਡਿਆ ਹੀ ਕਹਿੰਦੇ ਭਗਵਾਨ ਮਿਲਦਾ ਹੋਵੇ, ਪਰਮੇਸ਼ਰ ਮਿਲਦਾ ਹੋਵੇ। ਕਿਉਂ ਫਕੀਰ ਪੁਰ ਪੁਰ ਮਹਿ ਆਨ, ਫਿਰ ਪਹਿਲਾਂ ਫਕੀਰ ਘਰ ਬਾਰ ਛੱਡ ਦਿੰਦੇ ਆ, ਫਿਰ ਸ਼ਹਿਰਾਂ ਸ਼ਹਿਰਾਂ ਵਿੱਚ ਕਿਉਂ ਕਹਿੰਦੇ ਧੱਕੇ ਖਾਂਦੇ। ਹਾਟਨ ਪਰ ਬਨਕਨ ਸੋ ਸੋ ਝਗਰੇ, ਪਹਿਲਾਂ ਤਾਂ ਘਰ ਬਾਰ ਛੱਡ ਦਿੱਤਾ ਤੇ ਫਿਰ ਸ਼ਹਿਰਾਂ ਵਿੱਚ ਆ ਕੇ ਜਿਹੜੇ ਦੁਕਾਨਾਂ ਉੱਪਰ ਬਾਣੀਏ ਲੋਕ ਹੁੰਦੇ ਉਹਨਾਂ ਕੋਲ ਕਹਿੰਦੇ ਪੈਸੇ ਪੈਸੇ ਪਿੱਛੇ ਝਗੜਾ ਕਰਦੇ ਨੇ, ਰੌਲਾ ਪਾਉਂਦੇ ਨੇ। ਜਾਂਚਤ ਡੋਲਤ ਬਾਸੁਰ ਸਗਰੇ, ਅਸੀਂ ਕਹਿੰਦੇ ਫਕੀਰ ਹੈ, ਘਰ ਬਾਰ ਛੱਡਿਆ, ਫਿਰ ਉਹਨਾਂ ਘਰਾਂ ਵਿੱਚ ਹੀ ਫਿਰਦੇ ਆ, ਮੰਗਦੇ ਤੇ ਰਗੜਾ ਝਗੜਾ ਕਰਦੇ ਲੜਦੇ ਨੇ। ਗੁਰਮੁਖ ਗ੍ਰਸਤ ਬਿਖਿਆ ਕਰ ਭਗਤ, ਫਿਰੀ ਜਾਂਦੇ ਆ ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਗੁਰਮੁਖ ਗ੍ਰਸਤ ਵਿਖੇ ਕਰ ਭਗਤ, ਜਿਹੜੇ ਗੁਰਮੁਖ ਹੈ ਉਹ ਕਹਿੰਦੇ ਗ੍ਰਸਤ ਵਿੱਚ ਹੀ ਰਹਿੰਦੇ ਹੋਏ ਭਗਤੀ ਕਰਦੇ ਨੇ। ਪਾਏ ਮੁਕਤ ਨਹਿ ਜਨਮਤ ਜਗਤ, ਰਹਿੰਦੇ ਮੁਕਤੀ ਪਾ ਲੈਂਦੇ, ਉਹਨਾਂ ਨੂੰ ਕਹਿੰਦੇ ਜੰਮਣ ਮਰਨਾ ਨੀ ਸੰਸਾਰ ਵਿੱਚ ਹੁੰਦਾ। ਜਿਮ ਜਲ ਮਹਿ ਅਲੇਪ ਅਰਬਿੰਦ, ਇਸ ਤਰ੍ਹਾਂ ਜਿਹੜਾ ਕਵਲ ਫੁੱਲ ਹੈ ਕਹਿੰਦੇ ਪਾਣੀ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ, ਪਾਣੀ ਤੋਂ ਉੱਪਰ ਰਹਿੰਦਾ ਸੰਗ ਰਹਿੰਦਾ। ਰਾਖੈ ਊਰਦ ਧਿਆਨ ਨਿੰਦ, ਦੇਖ ਲਓ ਉੱਪਰ ਨੂੰ ਕਹਿੰਦੇ ਸੂਰਜ ਵੱਲ ਨੂੰ ਆਪਣਾ ਧਿਆਨ ਰੱਖਦਾ, ਸੂਰਜ ਵੱਲ ਹੀ ਤੱਕਦਾ ਰਹਿੰਦਾ ਕਵਲ ਫੁੱਲ। ਤਿਮ ਗੁਰ ਸਿੱਖ ਕਿਰਤ ਕੋ ਕਰਤੇ, ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਗ੍ਰਿਸ਼ਤਾ ਕਰਮ ਵਿੱਚ ਪਦਾਰਥਾਂ ਰੂਪੀ ਪਾਣੀ ਵਿੱਚ ਰਹਿ ਕੇ ਕਹਿੰਦੇ ਇਸ ਤਰ੍ਹਾਂ ਧਰਮ ਦੀ ਕਿਰਤ ਕਰਦੇ ਨੇ, ਕਮਾਈ ਕਰਦੇ ਨੇ। ਦੇ ਕਰ ਸਤ ਸੰਗਤ ਪੁੰਨ ਬਖਤੇ, ਜਿਹੜੀ ਕਿਰਤ ਕੀਤੀ ਹੁੰਦੀ ਉਹਦੇ ਵਿੱਚੋਂ ਸਤਸੰਗਤ ਨੂੰ ਦੇ ਕੇ ਉਹ ਕੋਈ ਛਕਾ ਕੇ ਪੁਨਾ ਫਿਰ ਆਪ ਵਰਤਦੇ ਨੇ, ਆਪ ਛਕਦੇ ਨੇ। ਹੋਏ ਫਕੀਰ ਜਾਚਤ ਜਬ ਖਾਏ, ਜਿਹਨਾਂ ਵੇ ਘਰ ਬਾਰ ਛੱਡ ਕੇ ਫਕੀਰ ਜਾ ਬਣ ਜਾਂਦਾ ਤੇ ਘਰਾਂ ਘਰਾਂ ਦੇ ਫਿਰ ਟੁਕੜੇ ਮੰਗ ਮੰਗ ਕੇ ਖਾਂਦਾ ਹੈ। ਜਪ ਤਪ ਨਿਜ ਘਾਟੋ ਤਬ ਪਾਏ, ਕਹਿੰਦੇ ਜਿਹੜਾ ਮਾੜਾ ਮੋਟਾ ਉਹਨੇ ਜਪ ਤਪ ਜਾ ਕੀਤਾ ਉਹਦੇ ਵਿੱਚ ਉਹਨੂੰ ਬੜਾ ਘਾਟਾ ਪੈ ਜਾਂਦਾ ਹੈ। ਸੇਵਾ ਕਰਹਿ ਲੈਹ ਸੋ ਤਿਸ ਤੇ, ਜਿਹੜੇ ਗ੍ਰਸਤੀ ਲੋਕ ਹੈ ਕਹਿੰਦੇ ਉਹ ਸੇਵਾ ਕਰਕੇ ਉਹ ਫਕੀਰ ਤੋਂ ਵੀ ਕੁਝ ਲੈ ਲੈਂਦੇ ਨੇ। ਖਾਨ ਪਾਨ ਨਿਤ ਕਰ ਤੋ ਜਿਸ ਤੇ, ਜਿੰਨਾ ਗ੍ਰਸਤੀਆਂ ਤੋਂ ਲੈ ਕੇ ਉਹ ਫਕੀਰ ਕਹਿੰਦੇ ਹਮੇਸ਼ਾ ਖਾਣਾ ਪੀਣਾ ਕਰ ਰਿਹਾ ਹੈ ਉਹ ਲੈ ਲੈਂਦੇ। ਗ੍ਰਸਤੀ ਆਪਣਾ ਪੁੰਨ ਨਾ ਦੇਤ, ਜਿਹੜਾ ਗ੍ਰਸਤੀ ਹੁੰਦਾ ਉਹ ਆਪਣਾ ਪੁੰਨ ਕੀਤਾ ਹੋਇਆ ਕਿਸੇ ਨੂੰ ਹੋਰ ਨੂੰ ਨਹੀਂ ਦਿੰਦਾ। ਸੇਵਾ ਠਾਨ ਅਪਰ ਤੇ ਲੇਤ, ਹੋਰਨਾਂ ਤੋਂ ਸੇਵਾ ਕਰਕੇ ਤੇ ਹੋਰਨਾਂ ਤੋਂ ਜਿਹੜਾ ਉਹਨੇ ਕੋਈ ਜਪ ਤਪ ਕੀਤਾ ਉਹ ਜ਼ਰੂਰ ਕਹਿੰਦੇ ਲੈ ਲੈਂਦਾ, ਖੋ ਖਿੰਜ ਲੈਂਦਾ ਹੈ। ਜਥਾ ਧੇਨ ਕੋ ਘਾਸ ਖੁਲਾਵੈ, ਇਸ ਤਰ੍ਹਾਂ ਵੀ ਸੁੱਖ ਲਿਆ ਸਮਝਣ ਵਾਸਤੇ ਇਹ ਦ੍ਰਿਸ਼ਟਾਂਤ ਹੈ ਵੀ ਜਿਵੇਂ ਕੋਈ ਗੋ ਮੱਝ ਨੂੰ ਆਪਣਾ ਘਾਹ ਦੇ ਦਾਣਾ ਪੱਠਾ ਜਾ ਖੋਲਦੇ, ਤਿਸ ਕੋ ਪਲਟੋ ਪੈ ਪੁੰਨ ਪਾਵੈ, ਉਹਦੇ ਬਦਲੇ ਕਹਿੰਦੇ ਫਿਰ ਉਹ ਦੁੱਧ ਖੁੱਲਾ ਡੁੱਲਾ ਪਾ ਲੈਂਦੇ ਆ ਮਨੁੱਖ। ਤਿਮ ਜੱਗਾ ਲਿਹੋ ਸਮਝ ਵਿਸਾਲ, ਇਸ ਤਰ੍ਹਾਂ ਭਾਈ ਜੱਗਾ ਤੂੰ ਸਿਆਣਾ ਕਹਿੰਦੇ ਸਾਰੀ ਗੱਲ ਤੂੰ ਸਮਝ ਲੈ। ਗ੍ਰਿਸ਼ਤ ਧਰਮ ਮੁੱਖ ਹੈ ਕੱਲ ਕਾਲ, ਸਮਝੇ ਵੀ ਜਿਹੜਾ ਗ੍ਰਿਸ਼ਤੀਆਂ ਵਾਲਾ ਧਰਮ ਹੈ ਇਹ ਸਭ ਤੋਂ ਮੁੱਖ ਧਰਮ ਹੈ, ਮਹਾਨ ਹੈ। ਪੁੰਨਦਾਨ ਕਾ ਕਰੈ ਸ੍ਰੀ ਸੋ ਗ੍ਰਹੀ ਗੰਗਾ ਕਾ ਨੀਰ, ਤਨ ਤੇ ਕ੍ਰਿਤ ਕਰੋ ਸੰਤ ਸੇਵਾ। ਕਹਿੰਦੇ ਇਸ ਤਰ੍ਹਾਂ ਤਨ ਤੇ ਕ੍ਰਿਤ, ਤਨ ਤੇ ਕ੍ਰਿਤ ਕਰੋ ਸੰਤ ਸੇਵਾ, ਸ਼ੀਰ ਕਰਕੇ ਧਰਮ ਦੀ ਕਿਰਤ ਕਰੋ, ਕਿਰਤ ਕੀਤੀ ਵਿੱਚੋਂ ਫਿਰ ਆਏ ਗਏ ਸਾਧੂ ਦੀ ਸੇਵਾ ਟਹਿਲ ਕਰੋ। ਮਨ ਤੇ ਭਗਤ ਕਰੋ ਹਰ ਦੇਵਾ, ਮਨ ਕਰਕੇ ਉਹ ਜਿਹੜਾ ਵਾਹਿਗੁਰੂ ਹਰੀ ਦੇ ਪ੍ਰਕਾਸ਼ ਰੂਪ ਉਹਦੀ ਭਗਤੀ ਕਰੋ। ਇਸ ਤੇ ਸ਼ੀਗਰ ਲਹਿ ਕਲਿਆਨ, ਇਸ ਤਰ੍ਹਾਂ ਇਹਦੇ ਕਰਕੇ ਤੂੰ ਬੜੀ ਛੇਤੀ ਕਲਿਆਣ ਗਿਆਨ ਪ੍ਰਾਪਤ ਕਰ ਲਵੇਗਾ। ਤਜਹੋ ਨਾ ਸਦਨ ਠਾਨ ਗੁਰ ਧਿਆਨ, ਆਹ ਕਨ ਪਾਟੇ ਜੋਗੀ ਦੇ ਮਗਰ ਲੱਗ ਕੇ ਘਰ ਵਾਰ ਨਾ ਛੱਡ, ਤੂੰ ਘਰੇ ਬੈਠਾ ਵਾਹਿਗੁਰੂ ਦਾ ਨਾਮ ਦਾ ਧਿਆਨ ਕਰੀ ਚੱਲ। ਸੁਣ ਕਰ ਸੀਖ ਹਿਰਦੇ ਤਿੰਨ ਧਾਰੀ, ਆਏ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਤੋਂ ਸਿੱਖਿਆ ਸੁਣ ਕੇ ਨੇ ਹਿਰਦੇ ਵਿੱਚ ਧਾਰਨ ਕਰ ਲਈ, ਹਿਰਦੇ ਵਿੱਚ ਵਸਾ ਲਈ। ਕਿਰਤ ਭਗਤ ਕਰਨੀ ਸੁਖਕਾਰੀ, ਹਾਂ ਕਿਰਤ ਕਿਰਤ ਭਗਤ ਕਰਨੀ ਸੁਖਕਾਰੀ, ਜਿਹੜੀ ਧਰਮ ਦੀ ਕਿਰਤ ਕਰਨੀ ਹੈ ਤੇ ਭਗਤੀ ਕਰਨੀ ਹੈ, ਸੁਖ ਵਾ ਬਖਸ਼ਣ ਵਾਲੀ ਹੈ। ਮਾਨ ਭਲੋ ਤਬ ਕਰ ਬੇ ਲਾਗਾ, ਇਹਨੂੰ ਚੰਗਾ ਮੰਨ ਕੇ ਧਰਮ ਦੀ ਕਿਰਤ ਕਰਨ ਲੱਗ ਪਿਆ ਤੇ ਇਸੇ ਤਰ੍ਹਾਂ ਭਗਤੀ ਕਰਨ ਲੱਗ ਪਿਆ ਹੈ। ਗੁਰ ਕੀ ਸੇਵਾ ਲੱਗਿਓ ਵੱਡ ਭਾਗਾ, ਵੱਡੇ ਭਾਗਾਂ ਵਾਲਾ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਵਿੱਚ ਵੀ ਲੱਗਿਆ ਰਿਹਾ ਤੇ ਇਹਦਾ ਕਲਿਆਣ ਹੋ ਗਿਆ। ਖਾਨੂ ਅਰ ਮਾਇਆ ਪਿਤ ਪੂਤ, ਇਸੇ ਤਰ੍ਹਾਂ ਭਾਈ ਖਾਨੂ ਜੀ ਪਿਤਾ ਤੇ ਮਾਇਆ ਜੀ ਪੁੱਤਰ, ਕੀਨੋ ਸਤਿਗੁਰ ਦਰਸ਼ਨ ਪੂਤ, ਦੋਹਾਂ ਨੇ ਕਹਿੰਦੇ ਸਤਿਗੁਰੂ ਅਮਰਦਾਸ ਸਾਹਿਬ ਦੇ ਪਾਵਨ ਪਿੱਤਰ ਦਰਸ਼ਨ ਕੀਤੇ ਆ ਕੇ। ਤੀਸਰ ਮਿਲ ਗੋਬਿੰਦ ਭੰਡਾਰੀ, ਤੀਸਰਾ ਕਹਿੰਦੇ ਜਿਹੜਾ ਗੋਬਿੰਦ ਹੈ ਉਹ ਭੰਡਾਰੀ ਜਾਤ ਦਾ ਜਾਂ ਭੰਡਾਰੀ ਜੀ ਦੀ ਅਲਸੀ ਉਹ ਵੀ ਮਿਲਿਆ ਹੈ। ਬਿਨੈ ਕੀਨ ਹਮ ਸਰਨ ਤੁਮਾਰੀ, ਗੁਰੂ ਅਮਰਦਾਸ ਸਾਹਿਬ ਜੀ ਅੱਗੇ ਆ ਕੇ ਬੇਨਤੀ ਕੀਤੀ ਹੈ ਕਿ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਐਸੋ ਗੁਣ ਕੀ ਜਹ ਉਪਦੇਸ਼, ਐਸੇ ਮਹਾਰਾਜ ਗੁਣਾਂ ਵਾਲਾ ਸਾਨੂੰ ਸੁਭ ਉਪਦੇਸ਼ ਦੇਣਾ ਕਰੀਏ। ਜਿਸਮਹਿ ਗੁਣ ਹੋਏ ਭਲੇ ਅਸੇਸ਼, ਇਸ ਗੁਣਾਂ ਵਾਲੇ ਉਪਦੇਸ਼ ਦੇ ਵਿੱਚ ਮਹਾਰਾਜ ਸਾਰੇ ਜਿਹੜੇ ਚੰਗੇ ਗੁਣ ਆ ਮਹਾਰਾਜ ਮੈਨੂੰ ਸਾਨੂੰ ਪ੍ਰਾਪਤ ਹੋ ਜਾਣ। ਸੁਣ ਸਤਿਗੁਰ ਕਹਿ ਵਿੱਚ ਇਸ ਜਗਤ, ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਕਹਿਣ ਲੱਗੇ ਸੰਸਾਰ ਦੇ ਵਿਚਕਾਰ, ਸਕਲ ਗੁਣਨ ਕੋ ਗੁਣ ਹਰ ਭਗਤ, ਸਾਰੇ ਗੁਣਾਂ ਵਾਲੀ ਜਿਹੜੀ ਹੈ ਨਾ ਵਾਹਿਗੁਰੂ ਦੀ ਕਹਿੰਦੇ ਭਗਤੀ ਹੈ, ਇਹ ਸਭ ਤੋਂ ਵੱਡਾ ਗੁਣ ਹੈ। ਇਹ ਭਗਤੀ ਕਰਨ ਵਾਲਾ ਗੁਣ ਗ੍ਰਹਿਣ ਕਰ ਲਏ, ਬਾਕੀ ਸਾਰੇ ਗੁਣ ਆਪੇ ਹੀ ਆਉਂਦੇ। ਭਗਤ ਕਰਤ ਸਗਰੇ ਗੁਣ ਪਾਵੇ, ਜਿਹੜਾ ਮਨੁੱਖ ਭਗਤੀ ਕਰਨ ਲੱਗ ਪੈਂਦਾ ਉਹ ਸਾਰੇ ਗੁਣਾਂ ਨੂੰ ਪਾ ਲੈਂਦਾ। ਗੁਣ ਨਿਧਾਨ ਭਗਵਾਨ ਰਿਝਾਵੇ, ਜਿਹੜਾ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਉਹਨੂੰ ਵੀ ਖੁਸ਼ ਕਰ ਲੈਂਦਾ। ਗੁਣ ਕਰਤਾ ਜਬ ਹੀ ਬਸ ਹੋਏ, ਉਹ ਜਿਹੜਾ ਗੁਣਾਂ ਨੂੰ ਬਖਸ਼ਣ ਵਾਲਾ ਗੁਣਾਂ ਨੂੰ ਪੈਦਾ ਕਰਨ ਵਾਲਾ ਜਦੋਂ ਉਹੀ ਬਸ ਹੋ ਜਾਵੇ। ਦੁਰਲਭ ਗੁਣ ਪੁੰਨ ਰਹੇ ਨ ਕੋਏ, ਜਿਹੜਾ ਨਾ ਲੱਭਣ ਵਾਲਾ ਗੁਣ ਆ ਉਹ ਤਾਂ ਪੁਨਾ ਫਿਰ ਬਾਕੀ ਰਹਿੰਦਾ ਨਹੀਂ ਹੈ। ਵਾਹਿਗੁਰੂ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪ੍ਰਾਪਤ ਹੋ ਜਾਏ, ਸਾਰੇ ਗੁਣ ਹੀ ਪ੍ਰਾਪਤ ਹੋ ਗਏ। ਬੂਜਣ ਲੱਗੇ ਭਗਤ ਕਿਸ ਰੀਤ, ਤਿੰਨੇ ਜਾਣੇ ਪੁੱਛਣ ਲੱਗੇ ਹਨ ਮਹਾਰਾਜ ਕਿਸ ਰੀਤੀ ਦੇ ਨਾਲ ਜਿਹੜੀ ਭਗਤੀ ਇਹ ਕਰੀਏ। ਕਰਹੋ ਬਤਾਵਨ ਉਪਜਹ ਪ੍ਰੀਤ, ਆਪ ਹੀ ਦੱਸਣਾ ਕਰੋ ਜਿਸ ਕਰਕੇ ਪ੍ਰੀਤੀ ਜਿਹੜੀ ਭਗਤੀ ਕਰਨ ਵਿੱਚ ਪੈਦਾ ਹੋਵੇ। ਤਬ ਸਤਿਗੁਰ ਨੇ ਕਹਿਓ ਬੁਝਾਈ, ਉਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਨਾਂ ਨੂੰ ਸਮਝਾ ਬੁਝਾ ਕੇ ਕਿਹਾ, ਨਵ ਦਾ ਭਗਤ ਏਕ ਪੇਕ ਸੁਖਦਾਈ, ਨੌ ਤਰ੍ਹਾਂ ਦੀ ਭਗਤੀ ਹੈ, ਉਹਨਾਂ ਦੇ ਵਿੱਚ ਇੱਕ ਵੀ ਜਿਹੜੀ ਭਗਤੀ ਉਹ ਸੁਖ ਦੇਣ ਵਾਲੀ ਹੈ। ਦੂਜੇ ਪ੍ਰੇਮਾ ਭਗਤ ਵਿਚਾਰੀ, ਦੂਜੀ ਕਹਿੰਦੇ ਪ੍ਰੇਮ ਭਗਤ ਹੈ ਵਿਚਾਰੀ ਜਾਂਦੀ ਹੈ। ਪਰਾ ਭਗਤ ਤ੍ਰਿਤੀਏ ਨਿਰਧਾਰੀ, ਤੀਸਰੀ ਕਹਿੰਦੇ ਜਿਹੜੀ ਪਰਾ ਭਗਤੀ ਹੈ ਤੁਸੀਂ ਨਿਰਣਾ ਕਰ ਲਈਏ। ਪ੍ਰਥਮ ਸੁਨਾਵਨ ਵਧਾ ਕੇ ਪ੍ਰਥਮ ਸਨਾ ਸੁਣੋ ਨਾ ਵਧਾ ਕੇ ਭੇਦ ਪਹਿਲਾਂ ਸੁਣੋ। ਕਹਿੰਦੇ ਜਿਹੜੀ ਨੌ ਤਰ੍ਹਾਂ ਦੀ ਭਗਤੀ ਉਹਦਾ ਜਿਹੜਾ ਭੇਦ ਹੈ ਉਹਨਾਂ ਦਾ ਆਪੋ ਆਪਣਾ ਵੱਖਰਾ ਆਪਣਾ ਭਿੰਨਤਾ ਹੈ। ਨੌ ਤਰ੍ਹਾਂ ਦੀ ਭਗਤੀ ਵਿੱਚ ਫਰਕ ਹੈ, ਹੋਰ ਸੁਣੋ ਪਹਿਲਾਂ ਪ੍ਰਾਪਤ ਭਏ ਬਿਨਾਸ਼ਹਿ ਖੇਦ। ਨੌ ਤਰ੍ਹਾਂ ਦੀ ਭਗਤੀ ਵਿੱਚੋਂ ਕੋਈ ਭਗਤੀ ਪ੍ਰਾਪਤ ਹੋ ਜਾਏ ਸਾਰੇ ਦੁੱਖ ਬਿਨਾਸ਼ ਹੋ ਜਾਂਦੇ। ਸਰਦਾ ਸਹਿਤ ਗੁਰੂ ਕੇ ਬੈਨ। ਆ ਜਿਹੜਾ ਸ਼ਰਧਾ ਦੇ ਸਮੇਤ ਗੁਰੂ ਮਹਾਰਾਜ ਦੇ ਜਿਹੜੇ ਕੋਈ ਮੁਖ ਦੇ ਬਚਨ ਹਨ। ਸਰਵਣ ਕਰਹਿ ਸਨਮੁਖ ਮਨ ਨੈਣ। ਆਪਣੇ ਮਨ ਵੀ ਸਨਮੁਖ ਰੱਖਣਾ, ਜਾਣੀ ਮਨ ਨੂੰ ਵੀ ਗੁਰੂ ਕੇ ਬਚਨਾਂ ਵਿੱਚ ਲਾ ਕਰਨਾ, ਨੇਤਰਾਂ ਨੂੰ ਵੀ ਮਹਾਰਾਜ ਦੇ ਦਰਸ਼ਨ ਵਿੱਚ ਲਾਈ ਰੱਖਣਾ ਤੇ ਕੰਨਾਂ ਰਾਹੀਂ ਸਰਵਣ ਕਰਨਾ। ਇਸ ਤਰ੍ਹਾਂ ਕਹਿੰਦੇ ਪਹਿਲੀ ਭਗਤੀ ਹੈ। ਦੁਤੀਏ ਕਥਾ ਕੀਰਤਨ ਕਰਨੇ। ਦੂਜਾ ਜਦੋਂ ਕੋਈ ਕਥਾ ਕਰਨੀ ਹੋਵੇ ਜਾਂ ਕੀਰਤਨ ਕਰਨਾ ਹੋਵੇ। ਨੀਕੇ ਪ੍ਰਭ ਕੇ ਗੁਣ ਗਨ ਵਰਨੇ। ਕਥਾ ਕਰਦਿਆਂ ਕੀਰਤਨ ਕਰਦਿਆਂ ਚੰਗੀ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਗੁਣ ਹੈ ਉਹਨਾਂ ਸਮੂਹਾਂ ਨੂੰ ਵਰਣਨ ਕਰਨਾ, ਕਥਨ ਕਰਨਾ, ਇਹ ਦੂਜੇ ਤਰ੍ਹਾਂ ਦੀ ਭਗਤੀ ਹੈ। ਤ੍ਰਿਤੀਏ ਸਤਨਾਮ ਸਿਮਰੰਤੇ। ਤੀਜੀ ਭਗਤੀ ਹੈ ਜਿਹੜਾ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੀ ਜਾਣਾ ਹਰ ਸਮੇਂ। ਬਿਨਾਂ ਭਜਨ ਨਹਿ ਸਮਾਂ ਬਿਤੰਤੇ। ਬਿਨਾਂ ਭਜਨ ਸਿਮਰਨ ਕੀਤੇ ਤੋਂ ਆਪਣਾ ਸਮਾਂ ਨਾ ਬਿਤਾਉਣਾ, ਹਰ ਸਮੇਂ ਅੱਠੇ ਪੈਰ ਸਿਮਰਨ ਕਰੀ ਜਾਣਾ, ਇਹ ਤੀਸਰੇ ਤਰ੍ਹਾਂ ਦੀ ਭਗਤੀ ਹੈ। ਸਵਾਸਨ ਸੰਗ ਸੋ ਨਾਮ ਮਿਲਾਵੇ। ਕੀ ਹੈ ਵੀ ਸਵਾਸ ਸਵਾਸ ਦੇ ਨਾਲ ਆਪਣਾ ਨਾਮ ਨੂੰ ਮਿਲਾਵੇ। ਉਠਤ ਬੈਠਤ ਨਹਿ ਬਿਸਰਾਵੇ। ਉੱਠਦਿਆਂ ਬਹਿੰਦਿਆਂ ਕਹਿੰਦੇ ਕਦੇ ਨਾਮ ਭੁਲਾਵੇ ਨਾ, ਸਾਸ ਸਾਸ ਸਿਮਰੋ ਗੋਬਿੰਦ ਵਾਲੀ ਗੱਲ ਕਰੀ ਜਾਵੇ। ਚੌਥੇ ਸਤਿਗੁਰ ਕਹਿ ਭਗਵਾਨ। ਚੌਥੇ ਤਰ੍ਹਾਂ ਦੀ ਭਗਤੀ ਹੈ ਵੀ ਜਾਂ ਸਤਿਗੁਰੂ ਦੀ ਜਾਂ ਪਰਮੇਸ਼ਰ ਨੂੰ। ਥਾਨਹਿ ਚਰਨ ਕਮਲ ਕੋ ਧਿਆਨ। ਵਾਹਿਗੁਰੂ ਦਾ ਜਾਂ ਸਤਿਗੁਰੂ ਦੇ ਚਰਨਾਂ ਕਮਲਾਂ ਦਾ ਧਿਆਨ ਕਰੀ ਜਾਵੇ, ਚੌਥੇ ਤਰ੍ਹਾਂ ਦੀ ਭਗਤੀ ਹੈ। ਕਹਿ ਸੰਤਨ ਕੇ ਚਰਨ ਪਖਾਰੇ। ਜਿਹੜੇ ਕੋਈ ਸਵਾਸ ਸਾਸ ਸਿਮਰਨ ਕਰਨ ਵਾਲੇ ਉਹਨਾਂ ਦੇ ਚਰਨ ਧੋਈ ਜਾਵੇ। ਸਰਧਾ ਤੇ ਚਰਨਾਰ ਚਰਨਾ ਅੰਮ੍ਰਿਤ ਧਾਰੈ। ਸ਼ਰਧਾ ਨਾਲ ਉਹਨਾਂ ਦੇ ਚਰਨਾਂ ਦਾ ਜਿਹੜਾ ਅੰਮ੍ਰਿਤ ਜਲ ਉਹ ਧਾਰਨ ਕਰੇ ਸਕੇ। ਪੰਚਮ ਕਰਹਿ ਆਹਾਰ ਭਲੇਰੇ। ਪੰਜਵੀਂ ਕਹਿੰਦੇ ਭਗਤੀ ਇਹ ਹੈ ਵੀ ਆਪਣੇ ਘਰ ਦੇ ਚੰਗੇ ਚੰਗੇ ਭੋਜਨ ਤਿਆਰ ਕਰ ਲਵੇ। ਪ੍ਰਥਮ ਅਰਪ ਹਰ ਗੁਰੂ ਅਗੇਰੇ। ਛਕਣ ਤੋਂ ਪਹਿਲਾਂ ਕਹਿੰਦੇ ਉਹ ਜਿਹੜੇ ਭੋਜਨ ਬਣਾਏ ਹੋਏ ਆ ਗੁਰੂ ਅੱਗੇ ਜਾਂ ਪਰਮੇਸ਼ਰ ਅੱਗੇ, ਕਹਿੰਦੇ ਅਰਪੇ ਭੇਟਾ ਕਰੇ ਪਰਮੇਸ਼ਰ ਗੁਰੂ ਨੂੰ ਭੋਗ ਲਗਾਵੇ। ਜਥਾ ਸ਼ਕਤ ਸੰਤਨ ਅਚਵਾਵੇ। ਜਿਹੜਾ ਗੁਰੂ ਪਰਮੇਸ਼ਰ ਨੂੰ ਭੋਜਨ ਭੋਗ ਲਵਾਇਆ ਹੋਇਆ ਜਿਸ ਤਰ੍ਹਾਂ ਦੀ ਸ਼ਕਤੀ ਉਹ ਸਿਮਰਨ ਵਾਲਿਆਂ ਨੂੰ ਕਹਿੰਦੇ ਪ੍ਰਸ਼ਾਦਾ ਛਕਾਵੇ। ਵਸਤਰ ਸਰੀਰ ਸਾਧ ਪਹਿਰਾਵੇ। ਜੇ ਵੀ ਕੋਈ ਸਾਧੂ ਦੇਖ ਰਿਹਾ ਹੈ ਸਾਧਨ ਵਾਲਾ ਮਨ, ਉਹਨੂੰ ਕੋਈ ਵਸਤਰ ਪਹਿਨਾ ਦੇਵੇ। ਮਸ਼ਟਮ ਪ੍ਰਭ ਗੁਰ ਕੈ ਗੁਰਦੁਆਰੇ। ਖਸ਼ਟਮ ਪ੍ਰਭ ਗੁਰ ਕੈ ਗੁਰਦੁਆਰੇ। ਕਹਿੰਦੇ ਛੇਵੀਂ ਇਹ ਭਗਤੀ ਹੈ ਪ੍ਰਭੂ ਜਾਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਦਰਵਾਜ਼ੇ ਤੇ। ਬੰਧਨ ਕਰ ਹੈ ਪਰ ਦਕਸ਼ਨਾ ਧਾਰੇ। ਕਹਿੰਦੇ ਜਾ ਕੇ ਸੁਭਾ ਸ਼ਾਮ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕੇ ਪ੍ਰਕਰਮਾ ਕਰੇ, ਵੀ ਇੱਕ ਤਰ੍ਹਾਂ ਦੀ ਭਗਤੀ ਹੈ। ਧੂਪ ਦੀਪ ਚੰਦਨ ਚਿਰ ਚਾਵੇ। ਗੁਰੂ ਕੇ ਦਰਬਾਰ ਵਿੱਚ ਜਾ ਕੇ ਧੂਪ ਤਖਾਉਣੀ, ਦੀ ਜੋਤ ਜਗਾਉਣੀ, ਚੰਦਨ ਆਦਿਕ ਖੁਸ਼ਬੋਈਆਂ ਛਿੜਕਣੀਆਂ, ਇਹ ਵੀ ਇੱਕ ਭਗਤੀ ਹੈ ਛੇਵੀਂ ਤਰ੍ਹਾਂ। ਫੂਲਨ ਆਨ ਸੁਗੰਧ ਚੜਾਵੇ। ਚੰਗੇ ਸੁਗੰਧੀ ਵਾਲੇ ਜਿਹੜੇ ਲਿਆ ਲਿਆ ਕੇ ਫੁੱਲ ਚੜਾਉਣੇ ਗੁਰੂ ਕੇ ਦਰਬਾਰ ਵਿੱਚ, ਇਹ ਵੀ ਇੱਕ ਭਗਤੀ ਹੀ ਹੈ। ਸਪਤਮ ਦਾਸ ਆਪ ਕੋ ਜਾਣੈ। ਸੱਤਵੀਂ ਭਗਤੀ ਇਹ ਹੈ ਵੀ ਆਪਣੇ ਆਪ ਨੂੰ ਵਾਹਿਗੁਰੂ ਦਾ ਦਾਸ ਜਾਣੇ, ਸੇਵਕ ਜਾਣੇ। ਪਰਮੇਸ਼ਰ ਸਵਾਮੀ ਪਹਿਚਾਨੈ। ਪਰਮੇਸ਼ਰ ਨੂੰ ਆਪਣਾ ਮਾਲਕ ਸਵਾਮੀ ਜਾਣੇ ਪਛਾਣੇ। ਤਨ ਮਨ ਧਨ ਜਾਣੈ ਪ੍ਰਭ ਦਾਨ। ਜਿਹੜਾ ਸਰੀਰ ਹੈ ਮਨ ਹੈ ਧਨ, ਇਹ ਵੀ ਪ੍ਰਭੂ ਨੇ ਇਹ ਦਿੱਤਾ ਹੋਇਆ ਹੈ। ਸਤੀ ਨਾਰ ਸਮ ਪਤ ਭਗਵਾਨ। ਜਿਹੜੀ ਪਤੀ ਵਰਤਾ ਇਸਤਰੀ ਹੁੰਦੀ ਹੈ ਉਹਦਾ ਜਿਹੜਾ ਪਤੀ ਹੈ ਕਹਿੰਦੇ ਮਾਲਕ ਹੀ ਭਗਵਾਨ ਹੁੰਦਾ ਇਸ ਤਰ੍ਹਾਂ ਪਤ ਵਰਤਾ ਇਸਤਰੀ ਵਾਂਗੂ ਰਹੇ ਪਰਮੇਸ਼ਰ ਨੂੰ ਆਪਣਾ ਮਾਲਕ ਜਾਣੇ। ਅਸ਼ਟਮ ਮ੍ਰਿਤਰ ਲਖੈ ਸ੍ਰੀ ਪਤ ਕਾ ਅਸ਼ਟਮ ਮਿੱਤਰ ਲਖੈ ਸ੍ਰੀ ਪਤ ਕਾ। ਅਸ਼ਟਮੀ ਇਹ ਭਗਤੀ ਹੈ ਵੀ ਪਰਮੇਸ਼ਰ ਮਾਇਆ ਦੇ ਮਾਲਕ ਨੂੰ ਆਪਣਾ ਮਿੱਤਰ ਜਾਣਨਾ। ਨਹੀਂ ਡੁਲਾਵੇ ਆਪਣੇ ਚਿੱਤ ਕੋ। ਇਸ ਤਰ੍ਹਾਂ ਮਿੱਤਰ ਜਾਣ ਕੇ ਆਪਣੇ ਮਨ ਚਿੱਤ ਨੂੰ ਡੁਲਾਵਾਂ ਡੋਲਨਾ ਕਰਨਾ। ਜੋ ਕੁਛ ਕਰ ਹੈ ਭਲੀ ਮਮ ਜਾਣੈ। ਜਿਹੜਾ ਵਾਹਿਗੁਰੂ ਸਾਡਾ ਮਿੱਤਰ ਹੈ ਜੋ ਕੁਛ ਕਰਦਾ ਹੈ ਉਹਨੂੰ ਭਲਾ ਕਰਕੇ ਜਾਣਾ ਚੰਗੀ ਕਰਕੇ ਸਮਝਣਾ। ਨਹੀਂ ਤਰਕਨਾ ਤਿਸ ਪਰ ਠਾਨੈ। ਉਹਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਤਰਕ ਹਜਤ ਨਾ ਕਰਨੀ ਵੀ ਪਰਮੇਸ਼ਰ ਮਿੱਤਰੇ ਤੋਂ ਕੀ ਕਰੀ ਕਰਾਈ ਜਾ ਰਿਹਾ। ਜਥਾ ਸਖਾ ਕੀ ਕ੍ਰਿਤ ਲਾਖੰਤਾ। ਇਸ ਤਰ੍ਹਾਂ ਆਪਣੇ ਸਖਾ ਦੀ ਪਿਆਰੇ ਮਿੱਤਰ ਦੀ ਜਿਹੜੀ ਕੀਤੀ ਹੋਈ ਕਿਰਤ ਨੂੰ ਜਾਣ ਕੇ ਕਰ ਹੈ ਜੋ ਕੁਛ ਮਮ ਭਲਾ ਕਰਨ ਤਾ। ਮਿੱਤਰ ਮੇਰਾ ਕਰ ਰਿਹਾ ਉਹ ਮੇਰਾ ਭਲਾ ਹੀ ਕਰ ਰਿਹਾ ਚੰਗਾ ਹੀ ਕਰ ਰਿਹਾ। ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਨੂੰ ਮਿੱਤਰ ਜਾਣ ਕੇ ਫਿਰ ਉਹਦੇ ਨਾਲ ਉਹਦੀ ਭਗਤੀ ਕਰੀ ਉਹਦੇ ਵਿੱਚ ਜੁੜੇ ਰਹਿਣਾ ਇਹ ਵੀ ਕਹਿੰਦੇ ਅਸ਼ਟਵੇਂ ਤਰ੍ਹਾਂ ਦੀ ਭਗਤੀ ਹੈ। ਜਿਵੇਂ ਉਹ ਕੋਈ ਸਾਧੂ ਸੀ ਉਹਨਾਂ ਦਾ ਸੇਵਕ ਜੰਗਲ ਦੇ ਵਿੱਚ ਰਹਿ ਰਹੇ ਸਨ। ਸਾਧੂ ਕਹਿਣ ਲੱਗਾ ਵੀ ਇੱਥੇ ਹੁਣ ਸਕਵੀ ਪਸ਼ੂ ਪੰਛੀ ਹੈਗੇ ਸ਼ੇਰ ਵਗੇਲੇ ਹੈਗੇ ਹੈ ਆਪਣੀ ਰਾਖੀ ਆਪਾਂ ਆਪੇ ਹੀ ਹੁਣ ਰਲ ਮਿਲ ਕੇ ਕਰਨੀ ਹੋ ਸਕਦੀ ਤਾਂ ਜੇ ਸਾਵਧਾਨ ਰਹੇਗੇ ਜਾਗਦੇ ਰਹਾਂਗੇ। ਕਹਿਣ ਲੱਗਾ ਜੀ ਹੁਣ ਤਾਂ ਮੈਨੂੰ ਨੀਂਦ ਆਉਂਦੀ ਹੈ ਅਤੇ ਫਿਰ ਪਿਛਲੇ ਪੈਰ ਮੈਂ ਜਾਗੂ। ਕਹਿੰਦੇ ਨਹੀਂ ਬਈ ਤੂੰ ਜਿੰਨਾ ਚਿਰ ਤੈਥੋਂ ਹੁਣ ਜਾਗਿਆ ਜਾਂਦਾ ਨਾ ਉਨਾ ਚਿਰ ਜਾਗਦਾ ਰਹਿ। ਜਦੋਂ ਤੈਨੂੰ ਜ਼ਿਆਦਾ ਨੀਂਦ ਨੇ ਘੇਰ ਲਿਆ ਫਿਰ ਸਾਨੂੰ ਜਗਾ ਦੇ ਫਿਰ ਅਸੀਂ ਸਾਰੀ ਰਾਤ ਜਾਗੀ ਰਹਾਂਗੇ। ਕਿਉਂਕਿ ਐਸਾ ਹੋ ਸਕਦਾ ਵੀ ਅਸੀਂ ਤੇਰੇ 'ਤੇ ਨਿਰਭਰ ਹੋ ਕੇ ਸੌਂ ਜਾਈਏ ਅਤੇ ਤੂੰ ਵੀ ਮਗਰੋਂ ਹੌਲੀ ਦੇ ਕੇ ਸੌਂ ਜਾਏ ਅਤੇ ਫਿਰ ਖਤਰਾ ਹੈ। ਇਸ ਕਰਕੇ ਤੂੰ ਪਹਿਲਾਂ ਜਾਗ। ਜਦੋਂ ਨੀਂਦ ਨੇ ਘੇਰਿਆ ਤੈਨੂੰ ਉਦੋਂ ਹੀ ਸਾਨੂੰ ਜਗਾ ਦੇ ਫਿਰ ਅਸੀਂ ਸਪਹਿਰਾ ਦੇਈ ਚੱਲਾਂਗੇ। ਕਹਿੰਦਾ ਜੀ ਸਤ ਵਚਨ ਉਹ ਜਿੰਨਾ ਕੁ ਚਿਰ ਨੀਂਦ ਨੇ ਨਹੀਂ ਘੇਰਿਆ ਹੈ ਉਨਾ ਚਿਰ ਉਹ ਸੇਵਕ ਜਾਗਦਾ ਰਿਹਾ ਹੈ। ਜਦੋਂ ਦੇਖਿਆ ਵੀ ਹੁਣ ਇਹ ਧਰਮਰਾਜ ਦੀ ਪੁੱਤਰੀ ਖਹਿੜਾ ਛੱਡਦੀ ਵੀ ਹੁਣ ਤਾਂ ਇਹ ਮੈਨੂੰ ਸਿੱਟੂਗੀ। ਉਸ ਵੇਲੇ ਉਹ ਮਹਾਤਮਾ ਨੂੰ ਕਹਿਣ ਲੱਗਿਆ ਮਹਾਰਾਜ ਹੁਣ ਨਹੀਂ ਮੈਥੋਂ ਜਾਗਿਆ ਜਾਂਦਾ ਹੁਣ ਤੁਸੀਂ ਜਾਗੋ ਜੀ। ਹੋਠ ਘੜੇ ਸਾਵਧਾਨ ਹੋ ਗਏ। ਉਹਨੂੰ ਕਹਿੰਦੇ ਲੈ ਵੀ ਹੁਣ ਤੂੰ ਬੋਝ ਨਾ ਪੈ ਜਾ ਸੌਂ ਜਾ। ਪੈ ਗਿਆ। ਕੁਝ ਸਮੇਂ ਤੋਂ ਬਾਅਦ ਇੱਕ ਸੱਪ ਜਿਹਾ ਆਇਆ ਫੰਕਾਰੇ ਮਾਰ ਦਾ ਅਤੇ ਮਹਾਤਮਾ ਜਾਗਦੇ ਸਨ। ਉਹਨਾਂ ਨੇ ਹੰਗਾਰਾ ਜਿਹਾ ਮਾਰਿਆ ਡੰਡਾ ਜਿਹਾ ਹੁਣ ਕੋਲੀ ਸੀ ਅਤੇ ਉਹ ਚੁੱਕ ਲਿਆ ਹੈ ਇੱਥੇ ਨਹੀਂ ਨੇੜੇ ਆ ਸਕਦਾ ਹੈ। ਅਤੇ ਉਸਨੇ ਆਪਣੀ ਬੋਲੀ ਵਿੱਚ ਮਹਾਤਮਾ ਨੂੰ ਸਮਝਾਇਆ ਬੁਝਾਇਆ ਵੀ ਪਿਛਲੇ ਸਮੇਂ ਵਿੱਚ ਇਹਨੇ ਮੇਰੇ ਸਾਰਾ ਉੱਤੇ ਮਾਰਿਆ ਸੀ ਮੈਂ ਇਹਦੇ ਸਾਰਾ ਦਾ ਖੂਨ ਚੂਸਣਾ ਹੈ ਦੰਗ ਮਾਰ ਕੇ ਸਾਰਾ ਦਾ ਖੂਨ ਲੈਣਾ ਹੈ ਮੈਂ ਆਪਣਾ ਬਦਲਾ ਲੈਣਾ ਹੈ। ਤੁਸੀਂ ਮਹਾਤਮਾ ਹੋ ਤੁਸੀਂ ਮੈਨੂੰ ਕਿਵੇਂ ਰੋਕਦੇ ਹੈ। ਕਹਿਣ ਲੱਗੇ ਵੀ ਹੁਣ ਤਾਂ ਇਹ ਸਾਡੀ ਚਰਨ ਸ਼ਰਨ ਵਿੱਚ ਸੁੱਤਾ ਪਿਆ ਅਸੀਂ ਇਹਦੀ ਰਾਖੀ ਕਰਨੀ ਹੈ ਇਹਨੂੰ ਕਿਹਾ ਵੀ ਤੂੰ ਸੌਂ ਜਾ ਅਤੇ ਅਸੀਂ ਸਾਵਧਾਨ ਹੈ ਹੁਣ ਸਾਡੇ ਸਾਵਧਾਨ ਹੁੰਦਿਆਂ ਰਾਖੀ ਕਰਦਿਆਂ ਤੂੰ ਐਸਾ ਕਿਵੇਂ ਕਰ ਜਾਏਗਾ ਇਹ ਨਹੀਂ ਹੋ ਸਕਦਾ ਹੈ। ਕਹਿਣ ਲੱਗਿਆ ਜੀ ਮੈਂ ਆਪਣਾ ਬਦਲਾ ਲੈਣਾ ਹੈ ਮੈਂ ਸਾਰਾ ਦਾ ਖੂਨ ਚੂਣਾ ਹੀ ਚੂਣਾ ਹੈ ਇਹ ਮੇਰਾ ਬਦਲਾ ਹੈ ਮੈਂ ਲੈ ਕੇ ਰਹੂੰਗਾ ਤੁਸੀਂ ਕਿਵੇਂ ਹਟਾਓਗੇ। ਕਹਿਣ ਲੱਗੇ ਫਿਰ ਹੋ ਜਾਗਾ ਸਾਡੇ ਕੋਲ ਛੋਟਾ ਤਿਆਰ ਹੈ ਹੁਣੇ ਕਰ ਦਿਆਂਗੇ ਚਿੱਪ ਦਿਆਂਗੇ। ਅਖੀਰ ਇਹ ਸੱਪ ਡਰਿਆ ਕਹਿੰਦਾ ਜੀ ਹੁਣ ਤੁਸੀਂ ਮਹਾਤਮਾ ਜੇ ਤਾਂ ਹੋਰ ਕੋਈ ਹੁੰਦਾ ਫਿਰ ਤਾਂ ਤੁਹਾਨੂੰ ਵੀ ਮੈਂ ਲਪੇਟ ਦਿੰਦਾ ਅਤੇ ਚਲੋ ਤੁਹਾਡੀ ਸ਼ਰਨ ਪਿਆ ਅਤੇ ਜਿਵੇਂ ਹੁਣ ਮੈਨੂੰ ਇਹ ਸਾਰਾ ਖੂਨ ਮਿਲ ਜਾਏ ਇਹ ਵੀ ਬਚ ਬਚ ਜਾਏ ਅਤੇ ਉਹ ਤਰੀਕਾ ਕਰ ਲਓ। ਕਹਿੰਦੇ ਹਾਂ ਇਹ ਕਰ ਲੈਂਦੇ ਹਾਂ, ਵੀ ਉਹ ਸਾਰਾ ਕਦੇ ਹੀ ਤੂੰ ਖੂਨ ਲੈਣਾ ਉਹ ਤੈਨੂੰ ਦੇ ਦਿੰਦੇ ਹਾਂ। ਪਰਮਾਤਮਾ ਨੇ ਸਾਰਾ ਉੱਤੇ ਮਾੜੀ ਜਿਹੀ ਛੁਰੀ ਚਲਾਈ ਹੈ ਅਤੇ ਖੂਨ ਦੀਆਂ ਦੋ ਚਾਰ ਬੂੰਦਾਂ ਨਿਕਲ ਆਈਆਂ ਅਤੇ ਉਹਨੂੰ ਜਾਗ ਆ ਗਈ। ਹੁਣ ਜਦੋਂ ਕੋਈ ਜ਼ਖਮ ਹੋ ਜਾਵੇ ਤਾਂ ਪੀੜ ਹੁੰਦੀ ਹੈ, ਪੀੜ ਦੇ ਨਾਲ ਮਨੁੱਖ ਝੱਟ ਜਾਗ ਪੈਂਦਾ ਹੈ। ਅੱਖਾਂ ਜਿਹੀਆਂ ਖੋਲੀਆਂ, ਦੇਖਿਆ ਵੀ ਹੋਰ ਤਾਂ ਕੋਈ ਹੈ ਨਹੀਂ ਹੈ, ਜਿਹੜੇ ਮਹਾਤਮਾ ਉਹਨਾਂ ਨੇ ਹੀ ਇਹ ਚਲਾਈ ਹੈ ਸ਼ਰਦ ਕਰਦੀ ਸ਼੍ਰੀ ਜੀ। ਅੱਖਾਂ ਜਿਹੀਆਂ ਵੀ ਫੇਰ ਪੈ ਗਿਆ ਹੈ ਵੀ ਇਹ ਤਾਂ ਮੇਰੇ ਭਲਾ ਕਰਨ ਵਾਲੇ ਮਹਾਤਮਾ ਹੈ, ਅਸੀਂ ਮੇਰੇ ਦੋਸਤ ਹੈ, ਲੋਕ ਪਰਲੋਕ ਦੇ ਸਹਾਇਕ ਹੈ। ਵੇ ਇਹਨਾਂ ਨੇ ਜੋ ਕੁਛ ਕਰਿਆ ਹੋ ਚੰਗਾ ਹੀ ਕਰਿਆ ਹੋ, ਮੇਰੇ ਭਲੇ ਲਈ ਕਰਿਆ, ਅਸੀਂ ਅੱਖਾਂ ਜਿਹੀਆਂ ਮੀਚ ਕੇ ਫੇਰ ਸੌਂ ਗਿਆ ਹੈ। ਉੱਧਰ ਉਹਨੂੰ ਦੋ ਚਾਰ ਖੂਨ ਦੀਆਂ ਬੂੰਦਾਂ ਦੇ ਕੇ ਵਾਪਸ ਕਰ ਦਿੱਤਾ ਹੈ। ਜਦੋਂ ਦਿਨ ਜਾ ਚੜ੍ਹਿਆ ਅਤੇ ਉਹ ਪੁੱਛਣ ਪਹਾਣ ਲੱਗਣ ਪਏ, ਮਹਾਤਮਾ ਵੀ ਜਦੋਂ ਅਸੀਂ ਇਹ ਛੁਰੀ ਜੀ ਚਲਾਈ ਸੀ, ਤੈਨੂੰ ਪੀੜ ਜੀ ਹੋਈ ਸੀ, ਉਹ ਇੱਕ ਵਾਰੀ ਤੋਂ ਝੜਦੇ ਝਾਕਿਆ, ਫਿਰ ਅੱਖਾਂ ਜਿਹੀਆਂ ਮੀਚ ਕੇ ਫੇਰ ਕਿਉਂ ਸੌਂ ਗਿਆ? ਕਹਿਣ ਲੱਗਾ ਜੀ ਤੁਸੀਂ ਤਾਂ ਮੇਰੇ ਲੋਕ ਪਰਲੋਕ ਦੇ ਮਿੱਤਰੋ ਮਹਾਤਮਾ, ਹੁਣ ਮੇਰਾ ਭਲਾ ਥੋੜ੍ਹੋ ਮਾੜਾ ਥੋੜ੍ਹੋ ਕਰ ਸਕਦੇ ਹੋ। ਅਤੇ ਜਦੋਂ ਮੈਂ ਜਾਗਿਆ, ਮੈਨੂੰ ਦੇਖਿਆ ਵੀ ਇਹ ਤਾਂ ਮਹਾਤਮਾ ਹੀ ਕਰ ਰਹੇ ਆ, ਫਿਰ ਮੈਂ ਜਾਣਿਆ ਵੀ ਮਹਾਤਮਾ ਤਾਂ ਭਲਾ ਕਰਦੇ ਹੁੰਦੇ, ਅਸਲੀ ਮਿੱਤਰ ਹੁੰਦੇ ਆ। ਵੀ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਸ ਰੰਗ ਸੀ, ਉਹ ਇਹ ਤਾਂ ਪ੍ਰਭੂ ਨਾਲ ਰੰਗ ਲਾਉਂਦੇ, ਇਸ ਕਰਕੇ ਮੈਂ ਫਿਰ ਬੇਫਿਕਰ ਹੋ ਕੇ ਸੌਂ ਗਿਆ। ਕਹਿੰਦੇ ਵੀ ਹਾਂ ਇਹ ਤਾਂ ਪਰਮੇਸ਼ੁਰ ਦੀ ਕਿਰਪਾ ਕਰਕੇ ਸਾਡੇ ਵੱਲੋਂ ਹੋਇਆ ਤਾਂ ਤੇਰਾ ਭਲਾ ਹੀ ਹੈ, ਨਹੀਂ ਤਾਂ ਅੱਜ ਤੈਨੂੰ ਆ ਡੰਗ ਮਾਰ ਕੇ ਤੇਰੀ ਸਾਹ ਲੱਗਦਾ ਖੂਨ ਚੂਸ ਕੇ ਤੈਨੂੰ ਦੁਨੀਆਂ 'ਚੋਂ ਇਹਨੇ ਸਦਾ ਲਈ ਸੁਆ ਜਾਣਾ ਸੀ, ਮਾਰ ਜਾਣਾ ਸੀ। ਤਾਂ ਇਸ ਤਰ੍ਹਾਂ ਜਿਹੜਾ ਪਰਮੇਸ਼ੁਰ ਹੈ ਨਾ, ਵੀ ਸਭ ਦਾ ਮਿੱਤਰ ਹੈ, ਵੀ ਸਭ ਦਾ ਉਹ ਰੱਖਿਆ ਕਰਦਾ, ਸਭ ਦਾ ਭਲਾ ਕਰਦਾ ਹੈ, ਉਹਦੀ ਕਿਰਤ ਦੇਖ ਕੇ ਕੋਈ ਹੁਜਤ ਨਾ ਕਰਨੀ। ਤਿਮ ਪ੍ਰਭ ਮਿੱਤਰ ਕਿਰਤ ਕੋ ਹੇਰੈ, ਇਸ ਤਰ੍ਹਾਂ ਜਿਹੜਾ ਵਾਹਿਗੁਰੂ ਮਿੱਤਰ ਉਹਦੀ ਕਿਰਤ ਨੂੰ ਕੀਤੇ ਹੋਏ ਕਿਰਿਆ ਨੂੰ ਦੇਖੇ, ਜੋ ਕਿਛ ਕਰੈ ਭਲੀ ਸੋ ਮੇਰੈ। ਜੋ ਕੁਛ ਪਰਮੇਸ਼ੁਰ ਕੋਈ ਕਰਤੱਵ ਕਿਰਿਆ ਕਰ ਰਿਹਾ ਉਹ ਮੇਰੇ ਵਾਸਤੇ ਭਲੀ ਕਰ ਰਿਹਾ, ਚੰਗਾ ਹੀ ਕਰ ਰਿਹਾ ਹੈ। ਨੌਵੀ ਤਨ ਧਨ ਪ੍ਰਭ ਅਰ ਪਾਏ, ਨੌਵੇਂ ਤਰ੍ਹਾਂ ਦੀ ਭਗਤੀ ਇਹ ਹੈ ਵੀ ਜਿਹੜਾ ਸਰੀਰ ਤੇ ਮਨ ਹੈ ਪਰਮੇਸ਼ੁਰ ਨੂੰ ਭੇਟਾ ਕਰ ਦੇਣਾ। ਅਪਨੋ ਕਛੂ ਨਾ ਲਖ ਹੈ ਕਦਾਏ, ਨਾ ਸਰੀਰ ਨੂੰ ਨਾ ਮਨ ਨੂੰ ਨਾ ਤਨ ਨੂੰ ਆਪਣਾ ਨਾ ਕਦੇ ਜਾਣਾ, ਵੀ ਇਹ ਪਰਮੇਸ਼ੁਰ ਦੇ ਤਨ ਤਨ ਸਰੀਰ ਬਖਸ਼ਿਆ ਹੋਇਆ ਹੈ। ਮਮਤਾ ਤਜ ਹੈ ਪਦਾਰਥ ਕੇਰੀ, ਜਿੰਨੇ ਕੋਈ ਕੋਲ ਪਦਾਰਥ ਹੈ ਉਹਨਾਂ ਦੀ ਮੈਂ ਮੇਰੀ ਸ਼ਰਦੇ ਆਪਣਾ ਨਾ ਸਮਝੇ ਕਿਸੇ ਨੂੰ। ਹਰ ਕੇ ਜਾਨ ਨਾ ਸੁਖ ਦੁਖ ਹੇਰੀ, ਵਾਹਿਗੁਰੂ ਦੇ ਕਹਿੰਦੇ ਪਦਾਰਥ ਦਿੱਤੇ ਹੋਏ ਜਾਣ ਲਵੇ, ਇਸ ਤਰ੍ਹਾਂ ਫਿਰ ਕਹਿੰਦੇ ਫਿਰ ਸੁਖ ਦੁਖ ਨਹੀਂ ਉਹ ਵੇਖੇਗਾ। ਨਵਦਾ ਭਗਤ ਕਹੀ ਇਹੋ ਜੋਏ, ਵੇਈ ਗੁਰਸਿੱਖੋ ਇਹ ਤੁਹਾਨੂੰ ਨੌ ਤਰ੍ਹਾਂ ਦੀ ਭਗਤੀ ਕਹੀ ਹੈ, ਜੇਕਰ ਇੱਕ ਭੀ ਪ੍ਰਾਪਤ ਹੋਏ, ਇਹਨਾਂ ਵਿੱਚੋਂ ਇੱਕ ਵੀ ਜਿਹੜੀ ਭਗਤੀ ਹੈ ਤੁਹਾਨੂੰ ਕਿਸੇ ਕੋਈ ਪ੍ਰਾਪਤ ਹੋ ਜਾਵੇ, ਤਾਂ ਉਧਾਰ ਜਨ ਕੋ ਕਰ ਦੇਤ, ਉਹ ਜਿਹੜਾ ਪੁਰਸ਼ ਹੈ ਨਾ ਉਹੀ ਜਿਹੜੀ ਇੱਕ ਭਗਤੀ ਉਹਦਾ ਉਧਾਰ ਕਰ ਦਿੰਦੀ ਹੈ। ਕਿਆ ਸੰਸੈ ਹੋਏ ਸਰਬ ਸਮੇਤ, ਜਿਹੜਾ ਵੀ ਸਾਰੀਆਂ ਨੌ ਤਰ੍ਹਾਂ ਦੀਆਂ ਭਗਤੀਆਂ ਦੇ ਸਹਿਤ ਹੋਵੇ, ਨੌ ਤਰ੍ਹਾਂ ਦੀ ਭਗਤੀ ਕਰਦਾ ਉਹਨੂੰ ਫਿਰ ਮੁਕਤ ਹੋਣ ਵਿੱਚ ਕੀ ਸੰਸਾ, ਤਾਂ ਮੁਕਤ ਹੋਇਆ ਹੀ ਪਿਆ ਹੈ। ਅਪਰ ਅਪਰ ਅਪਰ ਸੁਣੋ ਜਸ ਪ੍ਰੇਮਾ ਭਗਤ, ਕਹਿੰਦੇ ਸੁਣ ਲਓ ਜਿਵੇਂ ਪ੍ਰੇਮਾ ਭਗਤੀ ਹੈ ਸਭ ਤੋਂ ਮਹਾਨ, ਜੇ ਸਮ ਅਪਰ ਨਾ ਸੁਖ ਦੇ ਜਗਤ, ਕਹਿੰਦੇ ਪ੍ਰੇਮਾ ਭਗਤੀ ਦੇ ਸਮਾਨ ਹੋਰ ਸੰਸਾਰ ਦੇ ਵਿੱਚ ਕੋਈ ਸੁਖ ਨਹੀਂ ਦੇ ਸਕਦਾ ਇਹ ਜੀਵ। ਤਰਵਰ ਫਲ ਪੂਰਬ ਹੋਏ ਸਾਵਾ, ਦ੍ਰਿਸ਼ਟਾਂਤ ਦੇ ਕੇ ਤੁਹਾਨੂੰ ਸਮਝਾਉਂਦੇ, ਜਿਵੇਂ ਕਹਿੰਦੇ ਕਿਸੇ ਸ੍ਰੇਸ਼ਟ ਬ੍ਰਿਸ਼ ਦਾ ਜਿਹੜਾ ਫਲ ਹੈ ਉਹ ਹਰੇ ਜੇ ਰੰਗ ਦਾ ਹੁੰਦਾ ਜਦੋਂ ਲੱਗਦਾ ਹੈ, ਸਵਾਦ ਠਿੱਖੈ ਕੌਰਾ ਲੱਖ ਪਾਵਾ। ਜੇ ਉਹਨੂੰ ਕਹਿੰਦੇ ਦੇਖੀਏ ਸਵਾਦ ਦੇ ਵਿੱਚ ਵੀ ਉਹ ਕੌੜਾ ਜਿਹਾ ਸੀ, ਕਹਿੰਦੇ ਜਾਣ ਪਾਇਆ ਜਾਂਦਾ ਜਦੋਂ ਪਹਿਲਾਂ ਫਲ ਲੱਗਦਾ ਹਰੇ ਰੰਗ ਦਾ ਹੁੰਦਾ ਤੇ ਸਵਾਦ ਦੇ ਵਿੱਚ ਕੌੜਾ ਜਾਣ ਪਾਇਆ ਪੈਂਦਾ ਹੈ। ਪੁਨ ਪੀਰੋ ਤਬ ਲਹਿ ਤੁਸ਼ ਤੁਰਸ਼ਾਈ। ਫਿਰ ਕੁਛ ਸਮੇਂ ਤੋਂ ਬਾਅਦ ਉਹ ਫਲ ਜਿਹਾ ਪੀਲੇ ਰੰਗ ਦਾ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਜਿਹੜਾ ਖੱਟ ਮਿੱਠਾ ਜਾ ਕਹਿੰਦੇ ਹੋ ਜਾਂਦਾ ਹੈ, ਤੁਰਸਾਈ ਖੱਟ ਮਿਠਾਸ ਤਾਈ ਪ੍ਰਾਪਤ ਕਰ ਲੈਂਦਾ, ਖੱਟਾ ਮਿੱਠਾ ਜਾ ਹੁੰਦਾ ਹੈ। ਬ੍ਰਿਸ਼ ਬੀਚ ਤੇ ਲੇ ਸੁਖ ਪਾਈ। ਇਸ ਤਰ੍ਹਾਂ ਕਹਿੰਦੇ ਜਿਹੜਾ ਬ੍ਰਿਸ਼ ਹੈ ਉਹਦੇ ਵਿੱਚੋਂ ਕਹਿੰਦੇ ਸੁਖ ਪਾਈ ਹੈ। ਬ੍ਰਿਸ਼ ਬੀਚ ਤੇ ਰੇਲ ਲੇ ਰਸ ਪਾਈ। ਜਿਹੜਾ ਬ੍ਰਿਸ਼ ਹੈ ਦਰਖਤ ਉਹਦੇ ਵਿੱਚੋਂ ਕਹਿੰਦੇ ਜਿਹੜਾ ਰਸ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਪੁਨ ਪਾਕੋ ਹੋਵੇ ਰੰਗ ਲਾਲ। ਫਿਰ ਕਹਿੰਦੇ ਉਹ ਫਲ ਪੱਕ ਜਾਂਦਾ ਹੈ ਤੇ ਜਦੋਂ ਪੱਕ ਜਾਏ ਉਹਦਾ ਰੰਗ ਫਿਰ ਫਲ ਦਾ ਲਾਲ ਹੋ ਜਾਂਦਾ ਹੈ। ਸਵਾਦ ਪਾਏ ਸੋ ਮਧੁਰ ਵਿਸਾਲ। ਇਸ ਤਰ੍ਹਾਂ ਕਹਿੰਦੇ ਬੜਾ ਉਹ ਸਵਾਦ ਪਾਉਂਦਾ ਉਹਦੇ ਵਿੱਚੋਂ ਛਕਣ ਵਾਲਾ, ਕਿਉਂਕਿ ਉਹ ਬਹੁਤ ਮਿੱਠਾ ਹੋ ਜਾਂਦਾ। ਤਿਮ ਪਰਮੇਸ਼ਰ ਪ੍ਰੇਮੀ ਹੋਏ। ਇਸੇ ਤਰ੍ਹਾਂ ਕਹਿੰਦੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮੀ ਪਿਆਰਾ ਹੁੰਦਾ ਹੈ। ਤਿਨਕੇ ਲੱਛਣ ਇਸ ਵਿਦ ਜੋਏ। ਕਹਿੰਦੇ ਉਹਦੇ ਵੀ ਦਰਖਤ ਦੇ ਫਲ ਵਾਂਗ ਹੀ ਤਿੰਨ ਤਰ੍ਹਾਂ ਦੇ ਲੱਛਣ ਵੇਖੇ ਜਾਂਦੇ ਹਨ। ਪ੍ਰਥਮੈ ਰੁਦਨ ਕਰਤ ਚਿਤ ਚਾਹੈ। ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲਾ ਹੈ ਕਹਿੰਦੇ ਉਹ ਕਹਿੰਦੇ ਚਿੱਤ ਵਿੱਚ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਚਾਹੁੰਦਾ ਰੋਣਾ ਕਰਦਾ ਹੈ ਵਿਰਾਗ ਵਿੱਚ। ਪ੍ਰੀਤਮ ਦਰਸ਼ਨ ਧਰਤ ਉਮਾ ਹੈ। ਜਿਹੜਾ ਪਿਆਰਾ ਪ੍ਰੀਤਮ ਪਿਆਰ ਦਰਸ਼ਨ ਉਹਦੇ ਦਰਸ਼ਨ ਕਰਨ ਵਾਸਤੇ ਬੜਾ ਉਤਸ਼ਾਹ ਜਾ ਮਾੜਾ ਰੱਖਦਾ ਹੈ। ਵਿਛੜੇ ਹਮ ਜਾਂਤੇ ਦੁੱਖ ਪਾਵੇ। ਅਸੀਂ ਵਾਹਿਗੁਰੂ ਤੋਂ ਵਿਛੜੇ ਹੋਏ ਹਾਂ ਜਿਸ ਕਰਕੇ ਅਸੀਂ ਜੀਵ ਦੁੱਖ ਪਾ ਰਹੇ ਹਾਂ। ਦੀਰਘ ਸਵਾਸਨ ਲੇ ਪਛਤਾਵੈ। ਲੰਮੇ ਹੋਂਕੇ ਲੈ ਕੇ ਪਛੋਤਾਵਾ ਕਰਦਾ ਹੈ। ਰੋਮਾਂਚਿਤ ਹੋਏ ਗਦ ਗਦ ਬਾਨੀ। ਹਾਂ ਕਈ ਵਾਰੀ ਰੋਮਾਂਚਿਤ ਹੋਏ ਲੂ ਕੰਡੇ ਖੜੇ ਹੋ ਜਾਂਦੇ, ਬਾਣੀ ਗਦ ਗਦ ਹੋਣੀ ਕਲਾ ਕੰਠ ਰੁਕ ਜਾਂਦਾ ਹੈ। ਕਬ ਗੁਣ ਗਾਏ ਕੇ ਤੂਸ਼ਨ ਠਾਨੀ। ਕਦੇ ਵਾਹਿਗੁਰੂ ਦੇ ਗੁਣ ਗਾਉਣ ਲੱਗ ਪੈਂਦਾ, ਕਦੇ ਚੁੱਪ ਕਰ ਲੈਂਦਾ ਹੈ। ਤਬ ਮੁਖ ਕੋ ਸਾਵਾ ਹੋਏ ਰੰਗ। ਰਾਗ ਅਵਸਥਾ ਵਿੱਚ ਪਹਿਲਾ ਹੁੰਦਾ ਉਹਦਾ ਫਲ ਵੰਗ ਕਹਿੰਦੇ ਮੁੱਖ ਜਿਹੜਾ ਉਹਦਾ ਰੰਗ ਕਹਿੰਦੇ ਹਰਾ ਜਾ ਹੁੰਦਾ ਹੈ। ਸੁਧ ਭੂਲ ਹੈ ਸਭ ਆਦਿਕ ਅੰਗ। ਕਹਿੰਦੇ ਅੰਗਾਂ ਪ੍ਰਤੰਗਾਂ ਦੀ ਸਾਰੀ ਜਿਹੜੀ ਹੋਸ਼ ਵੋਸ਼ ਭੁੱਲ ਜਾਂਦੀ ਜਦੋਂ ਪਹਿਲਾਂ ਵਿਰਾਗ ਅਵਸਥਾ ਵਿੱਚ ਹੁੰਦਾ। ਜਿਉਂ ਜਿਉਂ ਵੱਧ ਹੈ ਪ੍ਰੇਮ ਵਡੇਰਾ। ਪ੍ਰੇਮ ਨੇ ਕਹਿੰਦੇ ਵਿਰਾਗ ਦੇ ਨਾਲ ਜਿਵੇਂ ਜਿਵੇਂ ਵਾਹਿਗੁਰੂ ਨਾਲ ਕਹਿੰਦੇ ਬਹੁਤਾ ਪ੍ਰੇਮ ਵੱਧਦਾ ਹੈ। ਤਿਉਂ ਤਿਉਂ ਹੋਤ ਆਹਾਰ ਛੁਟੇਰਾ। ਤਿਵੇਂ ਜਿਹੜਾ ਕੋਈ ਭੋਜਨ ਹੈ ਉਹ ਕਹਿੰਦੇ ਛੋਟਾ ਹੁੰਦਾ ਜਾਂਦਾ, ਥੋੜਾ ਖਾਣਾ ਹੋ ਜਾਂਦਾ ਹੈ। ਭੁੱਖ ਪਿਆਸ ਕੀ ਗਮ ਹੋਏ ਥੋੜੀ। ਹਾਂ ਜਿਹੜੀ ਭੁੱਖ ਹੈ ਤੇਰੀ ਵੀ ਚਿੰਤਾ ਬਿਲਮੇ ਥੋੜੀ ਜੀ ਹੁੰਦੀ ਘੱਟੀ। ਨਿਸ ਦਿਨ ਰਹੇ ਪ੍ਰੇਮ ਮਤ ਬੋਰੀ। ਰਾਹ ਦਿਨ ਜਿਹੜੀ ਹੈ ਬੁੱਧੀ ਹੈ ਪ੍ਰੇਮ ਦੇ ਵਿੱਚ ਹੀ ਉਹਦੀ ਲਵਲੀ ਰਹਿੰਦੀ ਡੁੱਬੀ ਰਹਿੰਦੀ ਹੈ। ਬ੍ਰਿਹ ਤੇ ਵੱਧ ਹੈ ਬਿਖਾਦ ਅਧੀਰਾ। ਇਸ ਤਰ੍ਹਾਂ ਕਹਿੰਦੇ ਵਿਛੋੜੇ ਕਰਕੇ ਅੰਦਰ ਬਹੁਤਾ ਦੁੱਖ ਵੱਧਦਾ ਹੈ। ਬਦਨ ਬਰਨ ਹੋਏ ਆਵਤ ਪੀਰਾ। ਇਸ ਕਰਕੇ ਜਿਹੜਾ ਮੁੱਖ ਹੈ ਤੇ ਨੇਤਰ ਹੈ ਉਹ ਪੀੜੇ ਜੇ ਹੋਏ ਆਉਂਦੇ ਹਨ, ਪੀੜੇ ਰੰਗ ਦੇ ਹੋ ਜਾਂਦੇ। ਪਿਆਰੇ ਕੀ ਜੇ ਬਾਤ ਬਤਾਵੇ ਹੈ। ਜਿਹੜਾ ਪਿਆਰਾ ਵਾਹਿਗੁਰੂ ਹੈ ਉਹਦੀ ਜਿਹੜੀ ਜੇ ਕੋਈ ਆ ਕੇ ਗੱਲਬਾਤ ਸੁਣਾਵੇ। ਅਸ ਸੰਤਨ ਕੇ ਨਿਕਟ ਸਿਧਾਵੇ ਹੈ। ਜਿਹੜੇ ਸਿਮਰਨ ਵਾਲੇ ਸੰਤ ਉਹਨਾਂ ਦੇ ਕੋਲ ਜਾਣਾ ਕਰੇ। ਸੁਣ ਭਿੱਖ ਕੈ ਪ੍ਰਿਯੇ ਮਿਲਹਿ ਨਿਸ਼ਾਨੀ। ਆਉਣਾ ਤੋਂ ਕਹਿੰਦੇ ਬਚਨ ਸੁਣ ਕੇ ਦਰਸ਼ਨ ਕਰਕੇ ਪਿਆਰਿਆਂ ਦੀਆਂ ਜਿਹੜੀ ਮਿਲਦੀਆਂ ਨਿਸ਼ਾਨੀਆਂ ਹਨ। ਨਿਕਟ ਜਾਣ ਹੋਏ ਪ੍ਰੀਤ ਮਹਾਨੀ। ਇਸ ਤਰ੍ਹਾਂ ਪਰਮੇਸ਼ਰ ਦੇ ਨੇੜੇ ਜਾਣ ਕੇ ਬੜੀ ਮਹਾਨ ਪ੍ਰੀਤੀ ਪੈਦਾ ਹੁੰਦੀ ਹੈ। ਸੰਤ ਸੰਗ ਜਬ ਵਧਿਓ ਵਧੇਰਾ। ਇਸ ਵੇਲੇ ਵੀ ਇਸ ਜਗਿਆਸੂ ਨੂੰ ਸੰਤਾਂ ਦਾ ਸੰਗ ਬਹੁਤਾ ਵਧ ਗਿਆ, ਬਹੁਤਾ ਸਤਸੰਗੀ ਹੋ ਗਿਆ। ਪੂਰਨ ਪ੍ਰਭੂ ਸਰਬ ਮੈਂ ਹੇਰਾ। ਫਿਰ ਕਹਿੰਦੇ ਸਾਰਿਆਂ ਦੇ ਵਿੱਚ ਜਿਹੜਾ ਪ੍ਰਭੂ ਉਹਨਾਂ ਨੂੰ ਪਰਿਪੂਰਨ ਵੇਖਣ ਲੱਗ ਪੈਂਦਾ ਹੈ। ਤਬ ਮੁਖ ਲਾਲ ਰੰਗ ਦ੍ਰਿਸ਼ਟਾਵੈ। ਜਦੋਂ ਵਾਹਿਗੁਰੂ ਨੂੰ ਸਾਰਿਆਂ ਵਿੱਚ ਵੇਖਦਾ ਹੈ, ਫਿਰ ਖੁਸ਼ੀ ਵਿੱਚ ਇਹਦਾ ਮੂੰਹ ਜਿਹੜਾ ਹੈ ਕਹਿੰਦੇ ਲਾਲ ਰੰਗ ਦਾ ਦਿਸਣ ਵਿੱਚ ਹੀ ਆਉਂਦਾ ਹੈ। ਗੁਰਮੁਖ ਲਾਲੋ ਲਾਲ ਹੈ। ਤ੍ਰਿਪਤ ਹੋਏ ਮਨ ਕਿਤਹੋਂ ਨਾ ਧਾਵੇ। ਆ ਮਨ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ, ਕਿਸੇ ਪਾਸੇ ਨਹੀਂ ਫਿਰ ਦੌੜਦਾ ਹੈ। ਸ਼ਾਂਤ ਮਧੁਰਤਾ ਤਬ ਹੋਏ ਆਈ। ਫਿਰ ਕਹਿੰਦੇ ਸ਼ਾਂਤੀ ਰੂਪੀ ਜਿਹੜੀ ਮਿਠਾਸ ਹੈ ਉਹ ਪ੍ਰਾਪਤ ਹੋਈ ਆਉਂਦੀ ਹੈ। ਅੰਤਰ ਬਿਰਤੀ ਸਥਿਰਤਾ ਪਾਈ। ਜਿਹੜੀ ਅੰਤਰਮੁਖ ਬਿਰਤੀ ਹੋ ਜਾਂਦੀ ਹੈ ਤੇ ਅੰਤਰਮੁਖੀ ਬਿਰਤੀ ਟਿਕੀ ਰਹਿੰਦੀ ਪਰਮੇਸ਼ਰ ਵਿੱਚ। ਦ੍ਰਿੜ ਅਭਿਆਸ ਗਿਆਨ ਮਨ ਲਾਵੇ ਹੈ। ਕਹਿੰਦੇ ਚੰਗੀ ਤਰ੍ਹਾਂ ਅਭਿਆਸ ਕਰਕੇ ਬ੍ਰਹਮ ਗਿਆਨ ਦੇ ਵਿੱਚ ਮਨ ਨੂੰ ਲਾਵੇ, ਗਿਆਨ ਦੇ ਵਿੱਚ ਜੁੜਿਆ ਰਹੇ। ਪਰਾ ਭਗਤ ਉਤਪਤ ਹੋਏ ਆਵੇ ਹੈ। ਉਸ ਦੇ ਨਾਲ ਫਿਰ ਜਿਹੜੀ ਪਰਾ ਭਗਤ ਕਿ ਜਿਹਦੇ ਨਾਲ ਵਾਹਿਗੁਰੂ ਪਰਮੇਸ਼ਰ ਜਾਣਿਆ ਜਾਂਦਾ ਹੈ ਤੇ ਜਿਹੜਾ ਇਹ ਦਿਸਣ ਵਾਲਾ ਸੰਸਾਰ ਹੈ ਇਹ ਤੋਂ ਨਿਗਾਹ ਉੱਠ ਖੜਦੀ, ਇੱਧਰ ਨਹੀਂ ਫਿਰ ਝਾਕਦਾ ਹੈ। ਆਪਣ ਸਰੂਪ ਨਿਹਾਰਨ ਚਾਹ। ਜਦੋਂ ਪਰਾ ਭਗਤੀ ਹੋ ਗਈ, ਪੈਦਾ ਹੋ ਗਈ, ਫਿਰ ਆਪਣਾ ਜਿਹੜਾ ਸਚਿਤ ਅਨੰਦ ਸਰੂਪ ਆਪਣਾ ਆਪਾ ਉਸਨੂੰ ਦੇਖਣਾ ਚਾਹੁੰਦਾ ਹੈ। ਈਸ਼ਰ ਜੀਵ ਅਭੇਦ ਉਪਾਹ। ਇਹ ਈਸ਼ਰ ਹੈ, ਇਹ ਜੀਵ ਹੈ, ਇੱਕੋ ਰੂਪ ਹੈ। ਇਸ ਤਰ੍ਹਾਂ ਕਹਿੰਦੇ ਜਾਣ ਕੇ ਉਪਾਹ ਕੀ ਉਪਾਸ਼ਨਾ ਕਰਨ ਲੱਗ ਪੈਂਦਾ ਹੈ। ਇਹ ਮੁੱਖ ਅਰਥ ਹੈ, ਸੰਕੇਤੀ ਅਰਥ ਹੈ। ਤੇ ਕਹਿੰਦੇ ਜੀਵ ਈਸ਼ਰ ਦੀ ਜਿਹੜੀ ਉਪਾਸ਼ਨਾ ਦਾ ਭੇਦ ਉਪਾਹ ਪੈਦਾ ਹੋ ਜਾਂਦਾ, ਨਹੀਂ ਉਪਾਸ਼ਨਾ ਪੈਦਾ ਹੋ ਜਾਂਦੀ। ਇਸ ਤਰ੍ਹਾਂ ਇਹ ਅਰਥ ਸਤ ਚੇਤਨ ਆਨੰਦ ਬ੍ਰਹਮ ਰੂਪ। ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਸਚਿਤ ਆਨੰਦ ਸਰੂਪ ਹੈ। ਨਭ ਸਮ ਵਿਆਪਿਓ ਚਲਤ ਅਨੂਪ। ਪ੍ਰਕਾਸ਼ ਵਿੰਗ ਸਾਰੇ ਵਿਆਪਿਆ ਹੋਇਆ, ਉਹਦੇ ਅਨੂਪਮੀ ਕੌਤਕ ਹਨ। ਇਸ ਪ੍ਰਕਾਰ ਜੇ ਭਗਤ ਕਮਾਵੇ। ਇਸ ਤਰ੍ਹਾਂ ਜੇ ਕੋਈ ਵੀ ਭਗਤਰਾ ਭਗਤੀ ਨੂੰ ਕਮਾਉਂਦਾ ਕਰਦਾ ਹੈ। ਇੱਕ ਤਾਂ ਬ੍ਰਹਮ ਰੂਪ ਹੋਏ ਜਾਵੇ। ਉਹਦੇ ਬ੍ਰਹਮ ਸਰੂਪ ਦੇ ਵਿੱਚ ਕਹਿੰਦੇ ਏਕਤਾ ਹੋ ਜਾਂਦੀ ਹੈ। ਤਿੰਨੋ ਸੁਣ ਕੇ ਭਏ ਆਨੰਦ। ਇਹ ਤਿੰਨੇ ਜਾਣੇ ਮਹਾਰਾਜ ਤੋਂ ਸੁਣ ਕੇ ਬਹੁਤ ਆਨੰਦ ਖੁਸ਼ ਹੋਏ। ਖਾਨੂ ਮਾਇਆ ਅਰ ਗੋਬਿੰਦ। ਖਾਨੂ ਤੇ ਮਾਇਆ ਦੋਵੇਂ ਪਿਤਾ ਪੁੱਤਰ ਸੀ ਤੇ ਤੀਸਰਾ ਇਹਨਾਂ ਦੇ ਨਾਲ ਗੋਬਿੰਦ ਮਿਲਿਆ ਸੀ। ਇਹ ਤਿੰਨੇ ਜਾਣੇ ਮਹਾਰਾਜ ਤੋਂ ਇਸ ਤਰ੍ਹਾਂ ਦੇ ਬਚਨ, ਨੌ ਤਰ੍ਹਾਂ ਦੀ ਭਗਤੀ ਜਿਵੇਂ ਹੈ, ਇਹ ਮੇਰਾ ਖੁਲਾਸਾ ਵਿਸਤਾਰ ਸੁਣ ਕੇ ਆਨੰਦ ਖੁਸ਼ ਹੋ ਗਏ। ਨੌ ਤਰ੍ਹਾਂ ਦੀ ਭਗਤੀ ਨੂੰ ਪ੍ਰਾਪਤ ਹੋ ਗਏ, ਕਲਿਆਣ ਨੂੰ ਪ੍ਰਾਪਤ ਹੋਏ। ਇਸ ਤਰ੍ਹਾਂ ਜਿਵੇਂ ਕੋਈ ਵੈਦ ਹਕੀਮ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਰੋਗੀ ਆਉਂਦੇ ਹੈ, ਜਿਹੋ ਜਿਹਾ ਉਹ ਰੋਗੀ ਦੇਖਦਾ ਹੈ ਉਹੋ ਜਿਹਾ ਉਹਨੂੰ ਉਹ ਇਲਾਜ ਦੱਸ ਦਿੰਦਾ, ਉਹੋ ਜਿਹਾ ਪਥ ਪਰਹੇਜ਼ ਦੱਸ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਜਿਹੋ ਜਿਹਾ ਕੋਈ ਇਸੇ ਤਰ੍ਹਾਂ ਦਾ ਦੇਖਦੇ ਅਧਿਕਾਰੀ, ਉਹੋ ਜਿਹਾ ਉਹਨੂੰ ਕੋਈ ਉਪਦੇਸ਼ ਦੇ ਦੇ, ਉਹੋ ਜਿਹੀ ਔਸ਼ਧੀ ਦੇ ਦਿੰਦੇ ਹਨ। ਉਹਦਾ ਹਮਾਂ ਦਾ ਰੋਗ, ਹਮਾਂ ਦੀਰਘ ਰੋਗ ਹੈ ਜਾਂ ਵੱਡੇ ਵੱਡੇ ਜੋ ਦੀਸਾ ਰੋਗ, ਤਿਨਕੋ ਵਿਆਪਕ ਚਿੰਤਾ ਰੋਗ, ਇਹ ਸਾਰੇ ਮਹਾਰਾਜ ਦੇ ਚਰਨ ਸ਼ਰਨ ਆਇਆ ਹੋਇਆ, ਇਹ ਦਵਾਈ ਰਾਹੀਂ ਨਾਸ ਹੁੰਦੇ। ਆਪਾਂ ਸੁਣਿਆ ਲਾਹ ਲਿਆ ਹੈ, ਸਮਾ ਹੋਏ ਤੀ ਸਮਾਪਤੀ ਕਰੀਏ। ਇਸ ਪ੍ਰਕਾਰ ਜੇ ਭਗਤ ਕਮਾਵੇ, ਇੱਕ ਤਾਂ ਬ੍ਰਹਮ ਰੂਪ ਹੋਏ ਜਾਵੇ, ਤੀਨਹ ਸੁਣ ਕੇ ਭਏ ਆਨੰਦ, ਖਾਨੂ ਮਾਇਆ ਅਰ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।